ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਚੌਪਈ ਤੇਹ ਚਿੰਨ ਸੁਣ ਕੇ ਬੰਦਨ ਕੀਨੇ ਭਾਉ ਬਿਖੈ ਮਤ ਸਭ ਕੀ ਪੀਨੇ ਇਸ ਪ੍ਰਕਾਰ ਮਿਲ ਕੀਨੋ ਗਵਨ ਲਹਿਣਾ ਰਹਿਓ ਕਿਤਕ ਦਿਨ ਭਵਨ ਤੇਹ ਚਿੰਨ ਸੁਣ ਕੇ ਬੰਦਨ ਕੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਦੀਵਾਨ ਸਜਰੇ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਤਥਾ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਕੁਝ ਕੁ ਸਮਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਲੜੀਵਾਰ ਰੂਪ ਵਿੱਚ ਹੀ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਉਸ ਨੂੰ ਸਰਵਣ ਕਰਦੇ ਹਾਂ, ਪੜ੍ਹ ਸੁਣ ਕੇ ਲਾਹਾ ਲੈਂਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸ੍ਰੀ ਲਹਿਣਾ ਜੀ, ਜਿਨ੍ਹਾਂ ਦਾ ਆਪ ਜੀ ਨੇ ਫਿਰ ਪਰ ਕਰਨ ਤੋਂ ਬਾਅਦ ਉਹ ਅੰਗਾਂ ਨਾਲ ਲੱਗ ਕੇ ਸ੍ਰੀ ਅੰਗਦ ਦੇਵ ਸਾਹਿਬ ਮਹਾਰਾਜ ਜੀ ਰੱਖਿਆ ਸੀ ਅਤੇ ਗੁਰੂ ਹਰਗੋਬਿੰਦ ਦੇ ਮਾਲਕ ਹੋ ਕੇ ਆਪ ਗੁਰੂ ਅੰਗਦ ਸਾਹਿਬ ਜੀ ਬਣੇ। ਇਸ ਤਰ੍ਹਾਂ ਆਪ ਜੀ ਬੈਠੇ ਹਨ ਜੋ ਪੈਰਾਂ ਵਿੱਚ ਵੀ ਚਰਨਾਂ ਵਿੱਚ ਆਪ ਜੀ ਕੰਡੇ ਜੇ ਵਜੇ ਆ, ਪਿੰਜਣੀਆਂ ਅਤੇ ਲੱਤਾਂ 'ਤੇ ਝੀਟਾਂ ਜੀਆਂ ਆਈਆਂ ਦੇਖ ਕੇ ਸ੍ਰੀ ਲਹਿਣਾ ਜੀ ਨੇ ਆਪ ਜੀ ਨੂੰ ਪੁੱਛ ਲਿਆ ਕਿ ਮਹਾਰਾਜ ਇਹ ਕੀ ਕੌਤਕ ਹੈ, ਇਹੋ ਜਿਹੀ ਜਗ੍ਹਾ ਤੱਕ ਤਾਂ ਆਪ ਗਏ ਨਹੀਂ, ਇਹ ਤਾਂ ਹੁਣੇ ਆ ਝੀਟਾਂ ਜੀਆਂ ਵਜੀਆਂ ਕੰਡੇ ਦੇ ਚੁਬੇ ਦਿਸ ਰਹੇ ਹੈ। ਮਹਾਰਾਜ ਨੇ ਕਿਹਾ ਇੱਕ ਜਾਲੀ ਹੈ, ਉਹ ਬੱਕਰੀਆਂ ਚਰਾਉਂਦਾ ਹੋਇਆ ਸੋਹਲੇ ਬਾਣੀ ਦਾ ਪਾਠ ਕਰੀ ਜਾ ਰਿਹਾ, ਸਾਡਾ ਧਿਆਨ ਚਰਨਾਂ ਦਾ ਕਰ ਰਿਹਾ ਹੈ। ਸਾਡਾ ਇਹ ਨਜ਼ਮ ਹੈ ਇੱਥੇ ਸੋਹਲੇ ਦਾ ਬਾਣੀ ਦਾ ਪਾਠ ਕੋਈ ਪ੍ਰੇਮ ਨਾਲ ਅਤੇ ਧਿਆਨ ਕਰਕੇ ਇਕਾਗਰਤਾ ਨਾਲ ਕਰੇ, ਉੱਥੇ ਅਸੀਂ ਹਾਜ਼ਰ ਹੋ ਕੇ ਸੁਣਦੇ ਹਾਂ। ਇਸ ਕਰਕੇ ਉਹ ਪ੍ਰੇਮ ਵਿੱਚ ਲਿਵਲੀਨ ਹੋਇਆ, ਚਰਨਾਂ ਦਾ ਧਿਆਨ ਕਰਕੇ ਇਕਾਗਰਤਾ ਨਾਲ ਪਾਠ ਕਰਦਾ ਹੈ। ਉਹ ਇਹ ਹੈ ਇਸ ਕਾਰਨ ਇੱਕ ਸਿੱਖ ਨੂੰ ਭੇਜ ਕੇ ਆਪਣੇ ਕੋਲ ਵੀ ਉਹਨੂੰ ਬੁਲਾਇਆ ਹੈ ਅਤੇ ਆਗਿਆ ਕੀਤੀ ਹੈ ਵੀ ਇਹ ਵਾਲੀ ਇਹ ਜਿਹੜਾ ਸੋਹਲੇ ਦਾ ਪਾਠ ਤੂੰ ਇਸ ਤਰ੍ਹਾਂ ਫਿਰਦਾ ਤੁਰਦਾ ਵਿਚਰਦਾ ਨਾ ਕਰਿਆ ਕਰ, ਸਗੋਂ ਬਰਾਜਣ ਲੱਗਿਆ ਸਾਉਣ ਲੱਗਿਆ ਪੰਛਨਾਨਾ ਵਗੈਰਾ ਕਰਕੇ ਪਵਿੱਤਰਤਾ ਨਾਲ ਕਰਿਆ ਕਰਾਇਆ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਮੰਨ ਕੇ ਉਹ ਜਿਹੜਾ ਅਜਾਲੀ ਸੀ ਇਹ ਸੋਹਲੇ ਦਾ ਪਾਠ ਬਰਾਜਣ ਵਾਸ ਸਮੇਂ ਕਰਨ ਲੱਗ ਪਿਆ। ਉਹ ਤਦੋਂ ਤੋਂ ਲੈ ਕੇ ਗੁਰੂ ਮਹਾਰਾਜ ਦੇ ਬਚਨ ਕਰਕੇ ਗੁਰਸਿੱਖਾਂ ਵਿੱਚ ਉਮਰ ਜ਼ਿਆਦਾ ਕਾਇਮ ਹੈ ਵੀ ਉਹ ਬਰਾਜਣ ਸਮੇਂ ਜਿਹੜਾ ਸੋਹਲੇ ਦਾ ਪਾਠ ਕਰਕੇ ਬਿਰਾਜਦੇ ਨੇ। ਅੱਜ ਗੁਰੂ ਮਹਾਰਾਜ ਜੀ ਦੇ ਸਮੇਂ ਇਹ ਸੋਹਲੇ ਬਾਣੀ ਦੇ ਤਿੰਨ ਕੁ ਸ਼ਬਦ ਪੜ੍ਹੇ ਜਾਂਦੇ ਸੀ। ਇੱਕ ਤਾਂ ਇਹ ਸੋਹਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਜਿੱਥੋਂ ਇਹ ਪ੍ਰਾਰੰਭ ਹੁੰਦਾ, ਇਸੇ ਕਰਕੇ ਇਹਦਾ ਨਾਂ ਬਾਣੀ ਦਾ ਸੋਹਲਾ ਹੈ। ਅਤੇ ਜਸਰੂ ਬਾਣੀ ਹੈ ਜਿਸ ਕਰਕੇ ਇਹਨੂੰ ਕੀਰਤਨ ਸੋਹਲਾ ਵੀ ਕਹਿ ਦਿੰਦੇ। ਵੀ ਦੂਜੇ ਉਹ ਛੇ ਕਰ ਛੇ ਗੁਰ ਛੇ ਉਪਦੇਸ਼, ਅਤੇ ਤੀਸਰਾ ਗਗਨਮੈ ਥਾਰ ਰਵ ਚੰਦ ਦੀਪਕ ਬਣੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਇਹ ਸੋਹਲੇ ਬਾਣੀ ਦੇ ਤਿੰਨ ਸ਼ਬਦ ਪੜ੍ਹੇ ਜਾਂਦੇ ਸਨ। ਇਹ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਅਤੇ ਆਪ ਜੀ ਨੇ ਰਾਮ ਸਰ ਸਰੋਵਰ ਦੇ ਕਿਨਾਰੇ ਉੱਪਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੋਹਣਾ ਸਰੂਪ ਲਿਖਵਾਇਆ, ਜਿੱਥੇ ਹੋਰ ਸਤਿਗੁਰਾਂ ਦੀ ਬਾਣੀ ਚੜਵਾਈ, ਭਗਤਾਂ ਦੀ ਬਾਣੀ ਝਾੜੀ, ਆਪਣੀ ਝਾੜੀ। ਉਸ ਵੇਲੇ ਇਹ ਆਪ ਜੀ ਨੇ ਜਿਹੜੇ ਕੋਈ ਰਹਿਰਾਸ ਦੇ ਸ਼ਬਦ ਹੈ ਉਹ ਸੋਦਰ ਤੋਂ ਪ੍ਰਾਰੰਭ ਕਰਕੇ ਇਹ ਚੌਥੇ ਪਾਤਸ਼ਾਹ ਦੇ ਵੀ ਆਪਣੇ ਵੀ ਕੋਈ ਸ਼ਬਦ ਪਾਏ, ਰਹਿਰਾਸ ਦੇ ਸ਼ਬਦ ਵਧਾਏ। ਅਤੇ ਇਸੇ ਤਰ੍ਹਾਂ ਫਿਰ ਜਿਹੜਾ ਸੋਲ੍ਹਾਂ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਹੈ ਇਹਦੇ ਵਿੱਚ ਵੀ ਆਪ ਜੀ ਨੇ ਦੋ ਸ਼ਬਦ ਹੋਰ ਲਿਖਵਾ ਦਿੱਤੇ ਸੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਕਾਮ ਕਰੋ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ। ਇਸ ਤਰ੍ਹਾਂ ਇੱਕ ਆਪਣਾ ਸ਼ਬਦ ਗੌੜੀ ਰਾਗ ਦਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਸੇ ਤਰ੍ਹਾਂ ਇਤਿਹਾਸ ਵਿੱਚ ਐਸੇ ਵੀ ਪ੍ਰਸੰਗ ਆਇਆ ਹੈ ਵੀ ਸੋਹਲੇ ਬਾਣੀ ਤੋਂ ਪਹਿਲਾਂ ਦੋ ਸ਼ਬਦ ਅਤੇ ਦੋ ਸਲੋਕ ਪੜ੍ਹਨ ਵਾਸਤੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਗਿਆ ਕੀਤੀ ਸੀ। ਇਹ ਕੋਈ ਐਸਾ ਗੁਰਸਿੱਖ ਆਇਆ ਸੀ ਜੋ ਬਾਹਰ ਵਿਚਰ ਕੇ ਬਣਜ ਵਪਾਰ ਕਰਦਾ ਸੀ, ਜਦੋਂ ਕਿਤੇ ਸੌਦਾ ਪੱਤਾ ਲੈ ਕੇ ਜੰਗਲ ਵਿੱਚ ਉਹਨੂੰ ਰਹਿਣਾ ਪੈ ਜਾਂਦਾ, ਉੱਥੇ ਕੋਈ ਉਹ ਧਾੜਵੀ ਚੋਰ ਪੈ ਜਾਂਦੇ ਸੀ, ਸਮਾਨ ਲੈ ਜਾਂਦੇ ਸਨ। ਇਸ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਮੇਰੀ ਹਾਲਤ ਨਾ ਕਰਕੇ ਆਪਣੀ ਵੀ ਰਕਸ਼ਾ ਹੋਵੇ ਅਤੇ ਬਾਕੀ ਜਿਹੜਾ ਕੋਈ ਸਾਜੋ ਸਮਾਨ ਹੈ ਉਹਨੂੰ ਵੀ ਕੋਈ ਚੋਰ ਚੱਕਾ ਨਾਲ ਜਾ ਸਕੇ, ਉਹ ਆਪ ਕਿਰਪਾ ਕਰ ਦਿਓ। ਫਿਰ ਆਪ ਜੀ ਨੇ ਦੋ ਸ਼ਬਦ ਅਤੇ ਦੋ ਸਲੋਕ ਰੱਖਿਆ ਦੇ ਨੂੰ ਲਿਖਵਾਏ। ਇੱਕ ਤਾਂ ਉਹ ਸੋਠ ਮਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਦੂਜਾ ਤਾਤੀ ਭਾਵ ਨਾ ਲੱਗੀ ਪਾਰ ਬ੍ਰਹਮ ਸਰਨ ਆਏ। ਇਸੇ ਤਰ੍ਹਾਂ ਦੋ ਸਲੋਕ ਸਨ, ਉਹ ਮਨ ਮੈਂ ਚਿਤ ਬਚਿਤ ਮਨੀ ਉਦੋਂ ਕਰੋਠ ਨੀਤ ਹਰ ਕੀਰਤਨ ਕਾ ਆਹਰੋ ਹਰ ਦਿਓ ਨਾਨਕ ਕੇ ਮੀਤ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋਣਾ ਤੂੰ ਨਹਿ ਛੁਟੈ ਨਿਕਟ ਨ ਜਾਇਓ ਦੂਰ। ਇਹ ਦੋ ਸਲੋਕ ਅਤੇ ਦੋ ਸ਼ਬਦ ਆਪ ਜੀ ਨੇ ਲਿਖਾਏ ਅਤੇ ਆਗਿਆ ਕੀਤੀ ਵੀ ਜਦੋਂ ਬਰਾਜਨ ਦਾ ਸਮਾਂ ਹੋਵੇ ਗੁਰਸਿੱਖਾ ਸੋਹਲੇ ਬਾਣੀ ਦੇ ਪਹਿਲਾਂ ਇਹ ਸਲੋਕ ਅਤੇ ਸ਼ਬਦ ਤੂੰ ਪੜ੍ਹ ਲੈਣੇ, ਇਹ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ, ਹਰ ਤਰ੍ਹਾਂ ਤੁਰ ਕੇ ਤੇਰੀ ਰਕਸ਼ਾ ਹੋਏਗੀ, ਕੋਈ ਨੁਕਸਾਨ ਨਹੀਂ ਹੋਵੇਗਾ। ਤਦੋਂ ਤੋਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਗਿਆ ਕਰਕੇ ਜਦੋਂ ਉਹ ਸਿੱਖ ਨੂੰ ਕਿਹਾ ਸੀ ਤੂੰ ਪੜ੍ਹਿਆ ਕਰ ਜਿਹੜੇ ਗੁਰਸਿੱਖ ਭਾਈ ਭਾਈ ਹੈ, ਫਿਰ ਸੋਹਲੇ ਬਾਣੀ ਤੋਂ ਪਹਿਲਾਂ ਚਾਰ ਜਿਹੜੇ ਸ਼ਬਦ ਦੋ ਸਲੋਕ ਅਤੇ ਦੋ ਸ਼ਬਦ ਆ ਇਹ ਪੜ੍ਹ ਕੇ ਉਦੋਂ ਬਾਅਦ ਇਹ ਸੋਹਲੇ ਬਾਣੀ ਦਾ ਪ੍ਰਾਰੰਭਤਾ ਕਰਕੇ ਪੜ੍ਹ ਕੇ ਇਸ ਤਰ੍ਹਾਂ ਵੀ ਸੰਪਰਦਾ ਵਿੱਚ ਪ੍ਰਥਾ ਹੈ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ, ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਰ, ਸਰਬ ਰੱਖਿਆ ਗੁਰਦਿਆਲਾ, ਪੈ ਦੁੱਖ ਬਿਨਾਸਨ ਹੈ ਭਗਤ ਵਿਸ਼ਲ ਅਨਾਥ ਨਾਥੀ ਸਰ ਨਾਨਕ ਪੁਰਖ ਅਚੁੱਤ ਹੈ। ਇਉਂ ਇਹ ਸੋਹਲੇ ਬਾਣੀ ਤੋਂ ਬਾਅਦ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰੱਖਿਆ ਦਾ ਜਿਹੜਾ ਸਹਿਜ ਕਿਰਤੀ ਵਿੱਚ ਸਲੋਕ ਹੈ ਉਹਨੂੰ ਵੀ ਪੜ੍ਹ ਲੈਂਦੇ ਹਨ। ਇਸ ਤਰ੍ਹਾਂ ਫਿਰ ਬਿਰਾਜਦੇ ਹੈ ਇਹ ਗੁਰੂ ਘਰ ਦੀ ਸਿਆਣੇ ਗੁਰਸਿੱਖਾਂ ਵਿੱਚ ਤਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਮਰਜ਼ਾਦਾ ਪ੍ਰਚਲਿਤ ਹੈ। ਜਿਹੜੇ ਕੋਈ ਸੰਪਰਦਾ ਜਾਵੇ ਜਾ ਕੇ ਵਿਦਿਆਰਥੀ ਰੂਪ ਵਿੱਚ ਬ੍ਰਹਮ ਵਿੱਦਿਆ ਪੜ੍ਹਦੇ ਹੈ, ਗੁਰਬਾਣੀ ਦੀ ਕਥਾ ਵਿਆਖਿਆ ਸੁਣਦੇ ਵਿਚਾਰਦੇ, ਫਿਰ ਉਹਨਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਜਦੋਂ ਸੋਹਲੇ ਬਾਣੀ ਦੀ ਪ੍ਰਾਰੰਭਤਾ ਹੁੰਦੀ ਉਹਦੇ ਮੁੱਢ ਵਿੱਚ ਸਾਰਾ ਫਿਰ ਦੱਸਿਆ ਦਸਾਇਆ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਨੇ ਜਿਵੇਂ ਉਹਨੂੰ ਸਿੱਖ ਨੂੰ ਕਿਹਾ, ਉਹਨੂੰ ਵਿਆਲੀ ਨੂੰ ਕਿਹਾ ਸੀ ਵੀ ਤੂੰ ਸੋਹਲੇ ਦਾ ਬਾਣੀ ਦਾ ਪਾਠ ਕਿਉਂ ਕਰਿਆ ਕਰ, ਉਦੋਂ ਤੋਂ ਲੈ ਕੇ ਪ੍ਰਥਾ ਸ਼ੁਰੂ ਹੋ ਗਈ, ਉਹ ਹੁਣ ਤੱਕ ਜਾਰੀ ਹੈ। ਜਦੋਂ ਧਰਮ ਸਥਾਨਾਂ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਦਾ ਬਿਰਾਜਮਾਨ ਹੁੰਦਾ ਹੈ ਉਦੋਂ ਵੀ ਗ੍ਰੰਥੀ ਸਾਹਿਬਾਨ ਸੋਹਲੇ ਬਾਣੀ ਦਾ ਪਾਠ ਕਰਦਾ ਗੁਰੂ ਮਹਾਰਾਜ ਦਾ ਸਰੂਪ ਦਾ ਸੁਖਾਸਨ ਕਰਦਾ ਹੈ, ਬਿਰਾਜਮਾਨ ਕਰਦਾ ਹੈ। ਫਿਰ ਛੋਟੀ ਜੀ ਸੁਖਮ ਜੀ ਅਰਦਾਸ ਕਰਕੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ, ਜਾਂ ਜਿੱਥੇ ਅਜਾਇਬ ਹੈ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜ ਗੁਰਸਿੱਖੀ ਸੋ ਥਾਨ ਭਾਲਿਆ, ਨਿਤੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲਸਾਏ ਪਏ, ਜਿਨ ਹਰ ਨਾਮ ਧਿਆਇ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਮੁਖ ਦੇ ਉਚਾਰਨ ਕੀਤਾ ਹੋਇਆ ਜਿਹੜਾ ਸ਼ਬਦ ਹੈ ਪੌੜੀ ਰੂਪ ਵਿੱਚ, ਉਹਨੂੰ ਪੜ੍ਹਦੇ ਗੁਰੂ ਮਹਾਰਾਜ ਦਾ ਸਰੂਪ ਸੀਸ 'ਤੇ ਲੈ ਕੇ ਆਉਂ ਗੁਰੂ ਕੇ ਸਿੱਖ ਸੇ ਪੜ੍ਹ ਗਏ, ਜਿੱਥੇ ਮਹਾਰਾਜ ਦਾ ਸੋਹਣਾ ਸਿੰਘਾਸਨ ਸਜਾਇਆ ਹੁੰਦਾ ਉੱਥੇ ਸਵਾਇਮਾਨ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਸੋ ਕੱਲ੍ਹ ਆਪਾਂ ਇਹ ਪ੍ਰਸੰਗ ਵੀ ਪੜ੍ਹਿਆ, ਇਸੇ ਤਰ੍ਹਾਂ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਪਹਿਲਾ ਨਾਮ ਸ੍ਰੀ ਲਹਿਣਾ ਜੀ ਸੀ, ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਨਾਲ ਖਡੂਰ ਵਿੱਚ ਚੱਲ ਕੇ ਆ ਗਏ ਸੀ, ਅਤੇ ਉਸ ਵੇਲੇ ਬਹੁਤ ਉਪਰਾਮ ਜੇ ਰਹਿਣ ਲੱਗ ਪਏ। ਇੱਥੇ ਹੀ ਚੌਧਰੀ ਜਿਹੜਾ ਤਖ਼ਤ ਮੱਲ ਹੈ ਉਹ ਮਹਾਰਾਜ ਦੇ ਦਰਸ਼ਨ ਕਰਨ ਲਈ ਆਇਆ, ਮੱਥਾ ਟੇਕ ਕੇ ਥੋੜ੍ਹਾ ਜਿਹਾ ਪਿੱਛੇ ਹੋ ਕੇ ਹੱਥ ਜੋੜ ਕੇ ਬੈਠ ਗਿਆ ਸੀ। ਇਹਨਾਂ ਨੇ ਕਿਹਾ ਵੀ ਤੂੰ ਤਾਂ ਚੌਧਰੀ ਹੈ, ਤੂੰ ਇਸ ਤਰ੍ਹਾਂ ਸਾਡੇ ਚਰਨਾਂ 'ਤੇ ਕਿਵੇਂ ਮੱਥਾ ਟੇਕਤਾ, ਪਿੱਛੇ ਜੇ ਕਿਵੇਂ ਹੋ ਕੇ ਬੈਠ ਗਿਆ ਹੈ। ਇਹ ਸੰਸਾਰੀ ਜਿਵੇਂ ਮਰਜ਼ਾਦਾ ਹੈ, ਵੀ ਜਿਵੇਂ ਗੁਰੂ ਭਾਈ ਆਪੋ ਵਿੱਚ ਹੀ ਰਲ ਮਿਲ ਕੇ ਜਫਲੀਆਂ ਪਾ ਕੇ ਮਿਲਦੇ, ਉਵੇਂ ਮੇਰ ਸਾਡੇ ਨਾਲ। ਇਹ ਕਹਿਣ ਲੱਗਾ, ਨਹੀਂ ਮਹਾਰਾਜ, ਹੁਣ ਨਹੀਂ, ਹੁਣ ਮੈਂ ਤੁਹਾਨੂੰ ਗੁਰੂ ਭਾਈ ਨਹੀਂ ਸਮਝਦਾ, ਹੁਣ ਤਾਂ ਆਪ ਜੀ ਨੂੰ ਮਹਾਨ ਤੋਂ ਮਹਾਨ ਸਮਝਦਾ ਹਾਂ, ਕਿਉਂਕਿ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਸੇਵਾ ਕਰਕੇ ਆਏ ਹੋ। ਮੇਰੇ ਲਈ ਤਾਂ ਹੁਣ ਤੁਸੀਂ ਸਤਿਕਾਰਯੋਗ, ਪੂਜਨੀਕ, ਮੱਥਾ ਟੇਕਣ ਯੋਗ ਹੋ। ਆਹ ਮਹਾਰਾਜ, ਕੁਛ ਮੈਨੂੰ ਤਾਂ ਸਭ ਉਪਦੇਸ਼ ਹੀ ਦੇਵੋ, ਕੋਈ ਮਹਾਰਾਜ ਸਿੱਖਿਆ ਦੇਵੋ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਸ੍ਰੀ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਉਹ ਉਚਾਰਨ ਕਰਕੇ ਇਹਨੂੰ ਸੁਣਾਇਆ ਸੀ, ਜਿਨਕਾ ਭਾਂਡਾ ਪਾਓ ਤਿਨਾ ਸਵਾਰ ਸੀ, ਸੁੱਕੀ ਕਰੈ ਵਸਾਓ, ਦੁੱਖ ਵਿਸਾਰ ਸੀ, ਸਹਿਸਾ ਮੂਲੇ ਨਾ ਹੀ ਸਰ ਪ੍ਰਤਾਪ ਸੀ। ਇਸ ਤਰ੍ਹਾਂ ਇਹਨੂੰ ਨਿਹਾਲ ਕਰ ਦਿੱਤਾ, ਪ੍ਰਸੰਨ ਕਰ ਦਿੱਤਾ ਸੀ। ਇੱਥੋਂ ਤੱਕਰ ਪ੍ਰਸੰਗ ਆਪਾਂ ਪਰਸੋਂ ਸਰਵਣ ਕੀਤਾ ਸੀ, ਕੱਲ੍ਹ ਜੇਠ ਦੀ ਸੰਗਰਾਂਦ ਦਾ ਦਿਹਾੜਾ ਜਾਣ ਕੇ ਉਹ ਬਾਰਾਂ ਮਾਹਾਂ ਸਿਰਲੇ ਕੇ ਜਿਹੜੀ ਬਾਣੀ ਉਚਾਰਨ ਕੀਤੀ, ਉਹਦੇ ਵਿੱਚ ਜੇਠ ਦੇ ਮਹੀਨੇ ਦੁਆਰਾ ਸਤਿਗੁਰੂ ਨੇ ਉਪਦੇਸ਼ ਦਿੱਤਾ, ਔਰ ਮਿਲ ਕੇ ਆਪਾਂ ਵਿਚਾਰ ਸਾਂਝੀਆਂ ਕੀਤੀਆਂ ਸੀ, ਲਾਹਾ ਲਿਆ ਸੀ। ਅੱਜ ਅੱਗੇ ਜਿੱਥੇ ਪਿੱਛੇ ਪ੍ਰਸੰਗ ਛੱਡਿਆ ਉੱਥੋਂ ਅੱਗੇ ਪ੍ਰਾਰੰਭ ਹੋ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਤੇਹ ਛਿੰਨ ਸੁਣ ਕੇ ਬੰਧਨ ਕੀਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੁਣ ਕੇ ਇਹ ਜਿਹੜਾ ਖਡੂਰ ਦਾ ਚੌਧਰੀ ਤਖ਼ਤ ਮੱਲ ਹੈ, ਇਸਨੇ ਸੁਣ ਕੇ ਮਹਾਰਾਜ ਨੂੰ ਫੇਰ ਮੱਥਾ ਟੇਕਿਆ ਹੈ। ਭਾਉ ਬਿਖੈ ਮਤ ਸਭ ਕੀ ਪੀਨੀ। ਜਿੰਨੇ ਹੋਰ ਗੁਰਸਿੱਖ ਬੈਠੇ ਸਾਰਿਆਂ ਦੀ ਜਿਹੜੀ ਅਕਲ ਮਤ ਹੈ ਬਹੁਤ ਹੀ ਪ੍ਰੇਮ ਪਿਆਰ ਵਿੱਚ ਭਿੱਜ ਗਈ, ਲੀਨ ਹੋ ਗਈ ਹੈ। ਇਸ ਪ੍ਰਕਾਰ ਮਿਲ ਕੀਨੋ ਗਵਨ। ਇਸ ਤਰ੍ਹਾਂ ਜਿਹੜਾ ਪਿੰਡ ਦਾ ਚੌਧਰੀ ਤਖ਼ਤ ਮੱਲ ਹੈ, ਹੋਰ ਜਿਹੜੇ ਨਗਰ ਦੇ ਕੋਈ ਮਾਈ ਭਾਈ ਹੈ, ਸਭ ਨੇ ਮਿਲ ਜੁਲ ਕੇ ਆਪੋ ਆਪਣੇ ਘਰਾਂ ਨੂੰ ਜਾਣਾ ਕੀਤਾ ਹੈ। ਲਹਿਣਾ ਰਹੇ ਉਹ ਕਿਤਕ ਦਿਨ ਭਵਨ। ਸ੍ਰੀ ਲਹਿਣਾ ਜੀ ਕੁਝ ਕੁ ਦਿਨ ਵਾਸਤੇ ਆਪਣੇ ਘਰ ਵਿੱਚ ਹੋਰ ਰਹਿ ਪਏ ਹਨ। ਕਬ ਇੱਕ ਛਿੰਨ ਚਿਤ ਪਰ ਚਿਤ ਨਾਹੀ। ਘਰ ਵਿੱਚ ਰਹੇ ਪਰ ਜਿਹੜਾ ਚਿੱਤ ਹੈ ਬਹੁਤਾ ਤਾਂ ਕੀ ਇੱਕ ਛਿੰਨ ਮਾਤਰ ਵੀ। ਅਕਲ ਨੂੰ ਮੋਚਣ ਦੇ ਸਮੇਂ ਜਿੰਨਾ ਵੀ ਚਿੱਤ ਜਿਹੜਾ ਮਨ ਪਰਚਦਾ ਨਹੀਂ, ਇੱਧਰ ਲੱਗਦਾ ਹੀ ਨਹੀਂ ਹੈ ਘਰੇ। ਕਬ ਆਂਗਣ ਕਬ ਬਾਹਰ ਜਾਹੀ। ਕਦੇ ਘਰ ਦੇ ਚੋਂ ਉੱਠ ਕੇ ਬਾਹਰ ਵਿਹੜੇ ਵਿੱਚ ਆ ਜਾਂਦੇ ਹੈ, ਕਿਤੇ ਵਿਹੜੇ ਵਿੱਚੋਂ ਘਰ ਦੇ ਅੰਦਰ ਚਲੇ ਜਾਂਦੇ ਹਨ, ਕਿਤੇ ਵਿਹੜੇ ਤੋਂ ਬਾਹਰ ਬਾਹਰ ਹੋ ਜਾਣੀ ਮਕਾਨ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਬਾਹਰ ਖੇਤਾਂ ਵੱਲ ਨੂੰ ਬਾਹਰ ਚਲੇ ਜਾਂਦੇ ਹਨ। ਗੁਰਪਦ ਪੰਕਜ ਢਿੱਗ ਮਾਨ ਛੋਰਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਨੇ ਜਿਹੜਾ ਆਪਣਾ ਜਿਹੜਾ ਮਨ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਛੱਡ ਦਿੱਤਾ ਹੋਇਆ, ਛੱਡ ਕੇ ਆ ਗਏ ਹਨ। ਤਨ ਆਇਓ ਨਿਕੇਤ ਕੀ ਓਰਾ। ਸ੍ਰੀ ਲਹਿਣਾ ਜਿਹੜਾ ਸਰੀਰ ਹੈ ਉਹ ਜ਼ਰੂਰ ਘਰ ਦੀ ਤਰਫ ਹੈ, ਮਨ ਜਿਹੜਾ ਮਹਾਰਾਜ ਦੇ ਚਰਨਾਂ ਕੋਲ ਹੀ ਛੱਡ ਰਹੇ ਹਨ। ਕੈਸੇ ਹੋਏ ਚੈਨ ਮਨ ਮਾਹੀ। ਇਸ ਕਰਕੇ ਮਨ ਦੇ ਵਿੱਚ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਕਿਵੇਂ ਸ਼ਾਂਤੀ ਹੋਵੇ, ਟਕਾ ਹੋਵੇ। ਚੰਦ ਚਕੋਰ ਚੀਤ ਚਿਤ ਚਾਹੀ। ਜਿਹੜੀ ਚਕੋਰ ਹੈ ਉਹ ਜਿਹੜੀ ਚੰਦਪੂਰਨ ਵਾਸੀ ਦਾ ਜਿਹੜਾ ਚੰਦਰਮਾ ਹੈ ਉਹਨੂੰ ਆਪਣੇ ਚਿੱਤ ਵਿੱਚ ਚਾਹੀ ਇੱਛਾ ਕਰਕੇ ਉਹ ਚਿਤ ਦੀ ਰਹਿੰਦੀ ਹੈ, ਤੱਕਦੀ ਰਹਿੰਦੀ ਹੈ। ਲੋਚਨ ਕਮਲ ਰਹੇ ਅਲਸਾਏ। ਕਮਲ ਵਰਗੇ ਨੇਤਰ ਹੈ ਉਹ ਸ੍ਰੀ ਲਹਿਣਾ ਜੀ ਦੇ ਅਲਸਾਏ ਜੇ ਰਹਿੰਦੇ। ਆ ਜਿਹੜੇ ਜਿਹੜੇ ਕਮਲ ਵਰਗੇ ਨੇਤਰ ਹਮੇਸ਼ਾ ਬੰਦ ਹੀ ਰਹਿੰਦੇ ਹਨ। ਬਿਨ ਆਪਣੋ ਪ੍ਰੀਤਮ ਰੱਬ ਪਾਏ। ਆਪਣੇ ਜਿਹੜੇ ਪ੍ਰੀਤਮ ਗੁਰੂ ਨਾਨਕ ਸਾਹਿਬ ਜੀ ਉਹ ਸੂਰਜ ਵਾਂਗ ਉਹਨਾਂ ਦੇ ਪਾਏ ਤੋਂ ਬਗੈਰ, ਮਹਾਰਾਜ ਦੇ ਦਰਸ਼ਨ ਕੀਤੇ ਤੋਂ ਬਗੈਰ ਨੇਤਰ ਜਿਹੜੇ ਬੰਦ ਹੀ ਰਹਿੰਦੇ ਆ ਕਵਲ ਵਾਂਗੂ, ਕਿਸੋ ਕਹੈ ਨ ਰਹੈ ਉਦਾਸਾ, ਘਰ ਦੇ ਵਿੱਚ ਕੋਈ ਆ ਜਾ ਵੀ ਚਲੇ ਜਾਵੇ ਪੁਰਸ਼ ਉਹਦੇ ਨਾਲ ਕੁਝ ਨਹੀਂ ਕਹਿੰਦੇ, ਹਮੇਸ਼ਾ ਉਪਰਾਂਝੇ ਰਹਿੰਦੇ ਹਨ। ਕਰਤ ਨ ਸੁਧ ਔਰ ਕਾਜ ਅਵਾਸਾ, ਕਰਦੇ ਜਿਹੜੇ ਕੰਮ ਧੰਦੇ ਉਹਨਾਂ ਦੀ ਵੀ ਹਿਰਦੇ ਖਬਰ ਹਿਰਦੇ ਵਿੱਚ ਕੋਈ ਖਬਰ ਸਾਰ ਸੋਝੀ ਨਹੀਂ ਕਰਦੇ ਵੀ ਚਲੋ ਆਹ ਕਰ ਲਈਏ ਉਹ ਕਰ ਲਈਏ। ਰਹੇ ਅਲਪ ਦਿਨ ਬੀਚ ਖਡੂਰੇ, ਹਾਂ ਕਵੀ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਦੀ ਆਗਿਆ ਮੰਨ ਕੇ ਆ ਗਏ, ਸਤਵਚਨ ਕਹਿ ਕੇ ਆ ਗਏ, ਕੁਝ ਕੁ ਦਿਨ ਥੋੜੇ ਜਿਹੇ ਦਿਨ ਹੀ ਖਡੂਰ ਸਾਹਿਬ ਵਿੱਚ ਆਪ ਜੀ ਰਹੇ ਨੇ। ਪੁੰਨ ਚਾਹ ਚੱਲੇ ਉਹ ਨਿਕਟ ਗੁਰ ਪੂਰੇ, ਫਿਰ ਵੀ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਹੀ ਜਾਇਆ ਚਾਹੁੰਦੇ ਪਹੁੰਚਿਆ ਚਾਹੁੰਦੇ ਹਨ। ਸਭ ਹਿੰਨ ਸੋ ਮਿਲ ਕਰ ਹਿਤ ਸੰਗਾ, ਜਿੰਨੇ ਖਡੂਰ ਦੇ ਰਲਮ ਪਾਈ ਭਾਈ ਸਾਗ ਸੰਧੀ ਸਾਰਿਆਂ ਦੇ ਨਾਲ ਮਿਲ ਕੇ ਬਹੁਤ ਪ੍ਰੇਮ ਪਿਆਰ ਸਹਿਤ, ਕਮਨਿਓ ਪੰਥ ਹਿਰਦੇ ਸੋ ਉਮੰਗਾ, ਚਾਰ ਸ਼ਾਹ ਨਾਲ ਰਸਤੇ ਵਿੱਚ ਚੱਲ ਪਏ ਸੀ ਲੈਣਾ ਜੀ। ਨਰ ਕਹਿ ਰਹੇ ਰਹੋ ਕੁਛ ਔਰੀ, ਜਿਹੜੇ ਖਡੂਰ ਦੇ ਮਾਈ ਭਾਈ ਲੋਕ ਨਗਰ ਦੇ ਲੋਕ ਹੈ ਉਹ ਕਹਿ ਰਹੇ ਆ ਕਿ ਮਹਾਰਾਜ ਕੁਝ ਦਿਨ ਹੋਰ ਰਹਿ ਪਾਓ, ਬਹੁ ਦਿਨ ਮਹਿ ਆਇਓ ਨਿਜ ਠੌਰੀ, ਬਹੁਤ ਦਿਨਾਂ ਤੋਂ ਬਾਅਦ 3 ਸਾਲਾਂ ਤੋਂ ਬਾਅਦ ਕਿਤੇ ਤੁਸੀਂ ਆਪਣੀ ਇਹ ਜਗ੍ਹਾ ਵਿੱਚ ਆਪਣੇ ਘਰ ਵਿੱਚ ਹੀ ਆਏ ਹੋ। ਜਥਾ ਯੋਗ ਸਭ ਸੋ ਕਹਿ ਨੀਕੇ, ਜਿਸ ਤਰ੍ਹਾਂ ਯੋਗਤਾ ਬਣਦੀ ਹੈ ਉਸ ਤਰ੍ਹਾਂ ਕਹਿੰਦੇ ਸਾਰਿਆਂ ਦੇ ਸਾਥ ਚੰਗੀ ਤਰ੍ਹਾਂ ਕਹਿ ਕੇ ਸਤਿਕਾਰ ਦੇ ਲਫ਼ਜ, ਪਹੁੰਚੋ ਪੁਰ ਕਰਤਾਰ ਨਜੀਕੇ, ਜੀ ਕਰਤਾਰਪੁਰ ਸਾਹਿਬ ਦੇ ਨੇੜੇ ਆ ਪਹੁੰਚੇ ਚਲਦੇ ਚਲਾਂਦੇ ਹੋਏ, ਜਾਏ ਦਰਸ ਦੇਖਿਓ ਸੁਖਦਾਈ, ਉਹ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਜਾ ਦਰਸ਼ਨ ਦੇਖ ਕੇ ਜਾ ਕੀਤੇ ਹਨ। ਮਨ ਬਿਨ ਫਾਨੀ ਮਨੋ ਮਨ ਪਾਈ, ਨੇ ਪ੍ਰਸੰਨ ਹੋ ਗਏ ਜਿਵੇਂ ਜਿਹੜਾ ਕੋਈ ਸੱਪ ਹੈ ਉਹ ਮਣੀ ਤੋਂ ਬਗੈਰ ਉਹਦੀ ਮਣੀ ਜੀ ਗੁਆਚ ਜਾਵੇ, ਤੇ ਉਹ ਮਾਨੋ ਜਿਵੇਂ ਉਹ ਮਣੀ ਪਾ ਲਏ ਉਹਨੂੰ ਮਣੀ ਜੀ ਲੱਭ ਜੇ ਖੁਸ਼ ਹੋ ਜਾਂਦਾ ਸੱਪ। ਇਸ ਤਰ੍ਹਾਂ ਮਹਾਰਾਜ ਦਾ ਦਰਸ਼ਨ ਕਰਕੇ ਆਪ ਜੀ ਦਾ ਮਨ ਬਹੁਤ ਹੀ ਪ੍ਰਸੰਨ ਹੋ ਗਿਆ ਹੈ। ਸ਼ਰਨ ਸ਼ਰਨ ਕਹਿ ਚਰਨ ਗਹਾਨੇ, ਮਹਾਰਾਜ ਆਪਣੀ ਚਰਨ ਸ਼ਰਨ ਵਿੱਚ ਹੀ ਰੱਖੋ, ਆਪਣੀ ਸ਼ਰਨ ਵਿੱਚ ਹੀ ਰੱਖੋ ਜਾਂ ਸ਼ਰਨ ਮਹਾਰਾਜ ਰੱਖਿਆ ਕਰੋ ਰੱਖਿਆ ਕਰੋ। ਕਹਿੰਦਿਆਂ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਆਪ ਜੀ ਨੇ ਫੜ ਲਏ ਹਨ। ਨਮੋ ਕੀਨ ਪਰ ਦੰਡ ਸਮਾਨੇ, ਡੰਡੇ ਵਰ ਸਿੱਧਾ ਪੈ ਕੇ ਆਪ ਜੀ ਨੇ ਚਰਨਾਂ ਤੇ ਨਮਸਕਾਰ ਕੀਤੀ। ਪੁਰਖਾ ਭਲਾ ਕਰਹਿ ਕਰਤਾਰਾ, ਗੁਰੂ ਨਾਨਕ ਸਾਹਿਬ ਜੀ ਬੋਲੇ ਹੈ ਵੀ ਪੁਰਖਾ ਤੇਰਾ ਕਰਤਾਰ ਭਲਾ ਕਰੇਗਾ। ਅਸ ਕਹਿ ਢਿੱਗ ਬਿਠਾਏ ਸਤਿਕਾਰਾ, ਇਸ ਤਰ੍ਹਾਂ ਦੇ ਲਫ਼ਜ਼ ਸਤਿਕਾਰ ਦੇ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਲਹਿਣਾ ਜੀ ਨੂੰ ਬਹੁਤ ਨੇੜੇ ਕਰਕੇ ਬਿਠਾ ਲਿਆ ਹੈ। ਲਹਿਣੇ ਤੂਰਨ ਹੀ ਚੱਲ ਆਇਓ, ਉਸ ਵੇਲੇ ਮੁੱਖੋਂ ਆਪ ਜੀ ਬੋਲੇ ਹੇ ਸ੍ਰੀ ਲਹਿਣਾ ਜੀ ਬੜੀ ਛੇਤੀ ਵਾਪਸ ਚੱਲ ਆਏ ਹੋ, ਰਹਿਣ ਨਿਕੇਤਨ ਕਿਉਂ ਮਨ ਪਾਇਓ, ਇਹ ਵਿੱਚ ਰਹਿਣਾ ਤੁਹਾਡੇ ਮਨ ਵਿੱਚ ਕਿਉਂ ਨਹੀਂ ਚੰਗਾ ਲੱਗਿਆ ਹੈ। ਤੁਮ ਸਭ ਜਾਣਨਾ ਹੋ ਸ੍ਰੀ ਜਗਨਨਾਥਾ, ਇਸ ਵੇਲੇ ਸ੍ਰੀ ਲਹਿਣਾ ਜੀ ਬੋਲੇ ਹੇ ਜਗਤ ਦੇ ਮਾਲਕ ਤੁਸੀਂ ਸਭ ਕੁਛ ਹੀ ਜਾਣਦੇ ਹੋ, ਆਵਨ ਰਹਿਣ ਨਹੀਂ ਮੁਝ ਹਾਥਾ, ਮਾਰਾ ਘਰ ਦੇ ਚੱਲ ਕੇ ਆ ਜਾਣਾ ਤੇ ਆਸ ਜੀ ਦੇ ਪਾਸ ਰਹਿਣਾ ਇਹ ਮੇਰੇ ਹੱਥ ਵਿੱਚ ਦੀ ਹੁਣ ਕੋਈ ਗੱਲ ਰਹੀ ਨਹੀਂ ਹੈ। ਜਿਉ ਪਤੰਗ ਹੋਇਆ ਡੋਰ ਅਧੀਨਾ, ਇਸ ਤਰ੍ਹਾਂ ਮਾਰਾ ਜਿਹੜਾ ਪਤੰਗ ਹੁੰਦਾ ਗੁੱਡਾ ਜਿਹਾ ਹੁੰਦਾ ਉਹ ਡੋਰ ਦੇ ਅਧੀਨ ਹੁੰਦਾ ਹੈ। ਚਾਹੇ ਖਿਡਾਰ ਕਰਖ ਤਬ ਲੀਨਾ, ਉਹ ਜਿਹੜਾ ਖਿਡਾਰੀ ਜਿਹਾ ਉਹ ਗੁੱਡੇ ਨੂੰ ਉਡਾਉਣ ਵਾਲਾ ਜਦੋਂ ਚਾਹੁੰਦਾ ਉਦੋਂ ਡੋਰ ਜੀ ਖਿੱਚ ਲੈਂਦਾ, ਗੁੱਡਾ ਝਟਪਟ ਆਕਾਸ਼ ਤੋਂ ਹੇਠਾਂ ਆਉਂਦਾ। ਇਸੇ ਤਰ੍ਹਾਂ ਮਹਾਰਾਜ ਤੁਹਾਡੇ ਹੱਥ ਵਿੱਚ ਹੀ ਡੋਰੀ ਹੈ, ਮੇਰਾ ਜਿਹੜਾ ਮਨ ਆ ਗੁੱਡੇ ਵਰਗਾ ਸ਼੍ਰੀ ਗੁੱਡੇ ਵਰਗਾ ਜਦੋਂ ਮਰਜ਼ੀ ਤੁਸੀਂ ਖਿੱਚ ਲੈਂਦੇ ਆਪਣੇ ਕੋਲ ਮੈਂ ਆ ਜਾਂਦਾ ਹਾਂ। ਅਸ ਕਹਿ ਸੇਵ ਬਿਖੈ ਮਨ ਲਾਵਾ, ਇਸ ਤਰ੍ਹਾਂ ਪ੍ਰੇਮ ਪਿਆਰ ਦੇ ਬਚਨ ਕਹਿ ਕੇ ਮਨ ਨੂੰ ਸੇਵਾ ਵਿੱਚ ਲਾ ਦਿੱਤਾ ਹੈ। ਦੇਖਤ ਦਰਸ ਰਹਿਤ ਹੁਲ ਸਾਵਾ, ਨਾਨਕ ਸਾਹਿਬ ਦੇ ਦਰਸ਼ਨ ਦਾਰ ਦੇ ਕੇ ਤੱਕ ਕੇ ਬਹੁਤ ਹੀ ਖੁਸ਼ ਹੋ ਰਹਿੰਦੇ ਹਨ। ਦੋਹਰਾ ਸਮਦਮ ਨੇਮ ਵਿਰਾ, ਲਾਗ ਯਮ। ਅੱਗੇ ਪ੍ਰਸੰਗ ਕਰਨ ਤੋਂ ਪ੍ਰਾਰੰਭ ਕਰਨ ਤੋਂ ਜਿਹੜੇ ਚੰਗੇ ਸਭ ਗੁਣ ਹਨ ਉਹਨਾਂ ਦਾ ਜਿਹੜਾ ਮਹਾਨ ਫਲ ਹੈ ਮਹੱਤਮ ਹੈ ਉਹ ਮੰਗਲ ਕਰਕੇ ਆਪਣੇ ਮਨ ਨੂੰ ਕਹਿ ਰਹੇ ਹੈ ਵੀ ਹੇ ਮਨਾ ਤੂੰ ਮਾਲੀ ਬਣ ਕੇ, ਜਿਵੇਂ ਮਾਲੀ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਉਂਦਾ ਫਿਰ ਉਹ ਨਿਯਮ ਨਾਲ ਉਹਨਾਂ ਦੀ ਦੇਖ ਰੇਖ ਕਰਦਾ, ਪਾਣੀ ਪਾਉਂਦਾ, ਪਾਣੀ ਛਿੜਕਦਾ ਹੈ, ਗੋਡੀ ਕਰਦਾ, ਉੱਪਰ ਆਸੇ ਪਾਸੇ ਉਹਨਾਂ ਦੀਆਂ ਦੌਰ ਜੇ ਵੱਟਾਂ ਜਿਹੀਆਂ ਵਧਾਉਂਦਾ ਅਤੇ ਆਸੇ ਪਾਸੇ ਵੀ ਕੋਈ ਬੂਟਿਆਂ ਨੂੰ ਪਸ਼ੂ ਡੰਗਰ ਨਾ ਖਰਾ ਜਾਣ, ਉਜਾੜ ਜਾਣ, ਬਾੜ ਬੂੜ ਜੀ ਵੀ ਕਰਦਾ ਹੈ। ਇਸ ਤਰ੍ਹਾਂ ਇਹ ਆਪਣੇ ਮਨ ਨੂੰ ਕਹਿੰਦੇ ਵੀ ਹੇ ਮਨਾ ਤੂੰ ਵੀ ਮਾਲੂ ਹੀ ਵਾਂਗੂ ਬਣ ਕੇ ਜਿਹੜਾ ਕੋਈ ਸਮ ਹੈ ਔਰ ਜਿਹੜੇ ਗਿਆਨ ਇੰਦਰੀ ਇਹਨਾਂ 'ਤੇ ਕੰਟਰੋਲ ਕਰਨਾ, ਇਹਨੂੰ ਇਹ ਸਮ ਕਰ ਤੂੰ, ਯਾਨੀ ਅੱਖਾਂ ਨੂੰ ਵੀ ਅਤੇ ਕੰਨਾਂ ਨੂੰ ਵੀ, ਜੋ ਜਿਹੜੀ ਕੋਈ ਰਸਨਾ ਰਸ ਲੈਣ ਵਾਲੀ ਹੈ ਇਹ ਇਹਨਾਂ ਨੂੰ ਵੀ ਕੰਟਰੋਲ ਕਰ ਅਤੇ ਦਮ ਨਾ, ਜਿਹੜੇ ਕੋਈ ਬਾਹਰਲੇ ਇੰਦਰੀ ਹੈ ਜਿਵੇਂ ਜ਼ੁਬਾਨ ਤੋਂ ਬੋਲਣਾ, ਇਸੇ ਤਰ੍ਹਾਂ ਜਿਹੜਾ ਕੋਈ ਹੱਥਾਂ ਨਾਲ ਕਿਰਿਆ ਕਰਨੀ, ਪੈਰਾਂ ਨਾਲ ਚੱਲਣ ਦੀ, ਅਤੇ ਜਿਹੜਾ ਕੋਈ ਸ਼ਿਸ਼ਨੇ ਇੰਦਰੀ ਦਾ ਆਰ ਜਿਹੜੀ ਕੋਈ ਪਿਸ਼ਾਬ ਦੀ ਕਿਰਿਆ ਹੈ, ਗੁਰਦਾ ਦੁਆਰਾ ਲੈਟਰਿਨ ਦੀ ਕਿਰਿਆ ਹੈ, ਬਾਹਰਲੇ ਕਰਮ ਇੰਦਰੀ ਹੈ, ਇਹਨਾਂ ਨੂੰ ਜਿਹੜਾ ਕੰਟਰੋਲ ਵਿੱਚ ਰੱਖਣਾ ਹੈ। ਹੱਥਾਂ ਨਾਲ ਚੋਰੀ ਜਾਰੀ ਨਹੀਂ ਕਰਨੀ, ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਣਾ ਹੈ, ਅਤੇ ਜ਼ੁਬਾਨ ਤੋਂ ਮਾੜਾ ਬੋਲਣਾ ਨਹੀਂ ਹੈ, ਉਹ ਝੂਠ ਬੂਠ। ਸੋ ਇਹ ਜਿਹੜਾ ਕੋਈ ਇਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਹੈ, ਜਰਸਤ ਵਿੱਚ ਰਹਿਣਾ ਹੈ, ਇੱਕ ਨਾਰੀ ਜਤੀ ਹੋਏ ਹਨ, ਇਸ ਤਰ੍ਹਾਂ ਸ਼ਸ਼ਿੰਦਰੇ ਦਾ ਦਮ ਹੈ, ਇਹ ਜਿਹੜਾ ਕੋਈ ਦਮ ਹੈ ਇਹ ਵੀ ਅਤੇ ਨੇਮ ਜਿਹੜੀ ਰੋਜ਼ ਦੀ ਕੋਈ ਮਰਜ਼ਾਦਾ ਨੀਅਤ ਕੀਤੀ ਹੋਈ ਹੈ ਉਹਨੂੰ ਅਸੀਂ ਨੇਮ ਕਹਿ ਦਿੰਦੇ, ਨਿਯਮ ਕਹਿ ਦਿੰਦੇ ਹਾਂ, ਉਹ ਪੱਕੇ ਤੌਰ 'ਤੇ ਰੋਜ਼ ਨਵਾਉਣਾ, ਕਰਨਾ ਹੀ ਕਰਨਾ ਭਾਵੇਂ ਹਨੇਰੀ ਕੁਝ ਹੋ ਜਾਏ, ਵੀ ਜਿਹੜਾ ਉਹ ਰੋਜ਼ ਦੀ ਰੋਜ਼ ਅਸੀਂ ਮਰਜ਼ਾਦਾ ਵਿੱਚ ਰਹਿ ਕੇ ਕਰੀਏ ਕਰਾਈਏ ਉਹਨੂੰ ਨੇਮ ਜਾਂ ਨਿਯਮ ਕਿਹਾ ਜਾਂਦਾ ਹੈ। ਜਿਵੇਂ ਵੀ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆ, ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਦੋਖ ਪਾਪ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਗਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇਹ ਹੈ ਨੇਮ, ਵੀ ਕਰਨਾ ਹੀ ਕਰਨਾ ਰੋਜ਼ ਦੀ ਰੋਜ਼ ਇਹ ਨੇਮ। ਹੁਣ ਯੋਗ ਦੇ ਵਿੱਚ ਪੰਜ ਤਰ੍ਹਾਂ ਦਾ ਨੇਮ ਲਿਖਿਆ ਹੋਇਆ ਜਿਹਨੇ ਯੋਗਾ ਅਭਿਆਸ ਕਰਨਾ ਹੈ। ਇੱਕ ਤਾਂ ਬਾਹਰਲੀ ਪਵਿੱਤਰਤਾ ਆਈ, ਬਾਹਰਲੀ ਸਫਾਈ, ਇੱਕ ਅੰਦਰਲੇ ਸਰੀਰ ਦੀ ਵੀ ਸਫਾਈ, ਉਹ ਨਿਓਲੀ ਧੋਤੀ ਬਸਤੀ ਆਦਿਕ ਦੀ ਕਿਰਿਆ ਕਰਕੇ, ਨੱਕ ਦੀ ਸਫਾਈ, ਪੇਟ ਦੀ ਸਫਾਈ ਕਰਨੀ, ਅੰਦਰਲੀ ਬਾਹਰਲੀ ਜਿਹੜੀ ਪਵਿੱਤਰਤਾ ਰੱਖਣੀ, ਇਹ ਵੀ ਇੱਕ ਨਿਯਮ ਵਿੱਚ ਆਉਂਦਾ ਵੀ ਹਮੇਸ਼ਾ ਰੱਖਣੀ ਮਰਜ਼ਾਦਾ ਨਾਲ। ਦੂਜਾ ਨਿਯਮ ਹੈ ਸੰਤੋਖ, ਜਿਹੜਾ ਕੁਝ ਧਨ ਪਦਾਰਥ ਆਪਣੇ ਕੋਲ ਹੈ ਉਹੀ ਵਰਤਣਾ, ਉਹਦੇ ਵਿੱਚ ਆਪਣਾ ਸਰੀਰ ਦਾ ਨਿਰਵਾਹ ਕਰਨਾ। ਦੇਖ ਪੁਰਾ ਦੀ ਚੋਪੜੀ ਨਾ ਤਰਸਾਏ ਜੀ ਵਾਲੀ ਗੱਲ ਨਾ ਕਰਨੀ। ਤੀਜਾ ਹੈ ਇਸੇ ਤਰ੍ਹਾਂ ਤਪ, ਭਾਵੇਂ ਠੰਡ ਹੋਵੇ, ਭਾਵੇਂ ਗਰਮੀ ਹੋਵੇ, ਜਾਂ ਭੁੱਖ ਹੋਵੇ, ਤਿੱਕ ਹੋਵੇ, ਸਾਰਿਆਂ ਨੂੰ ਇੱਕੋ ਜਿਹਾ ਜਾਣ ਕੇ ਸਹਾਰ ਲੈਣਾ। ਠੰਡ ਵਿੱਚ ਕਈ ਵਾਰੀ ਮਨੁੱਖ ਦਿਲਗਰੀ ਜਿਹਾ ਹੋ ਜਾਂਦਾ, ਗਰਮੀ ਵਿੱਚ ਵੀ ਆਲਸ ਜੀ ਆਉਂਦੀ ਹੈ, ਕਈ ਵਾਰੀ ਭੁੱਖ ਤੇ ਵੀ ਮਨੁੱਖ ਨੂੰ ਤੰਗ ਕਰਦੀ ਹੈ। ਇਹ ਜਿਹੜਾ ਭਾਵੇਂ ਸਰਦੀ ਹੋਵੇ, ਭੁੱਖ ਉੱਤੇ ਹੋਵੇ, ਫਿਰ ਵੀ ਉਹ ਜਿਹੜਾ ਆਪਣਾ ਨਿਯਮ ਜਿਹਾ ਰੱਖਿਆ, ਉਹ ਸੰਸਾਰ ਕਰੀ ਕਰਾਈ ਜਾਣਾ ਸਭ ਕੁਛ। ਇਸ ਤਰ੍ਹਾਂ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀਏ, ਗੁਰਸੇਵਾ ਤਪਾਂ ਸਿਰ ਤਪ ਸਾਰੇ ਗੁਰਮਤਿ ਅਨੁਸਾਰ ਹੈ ਤਪ, ਇਹ ਨਿਯਮ ਨਾਲ ਕਰਨਾ। ਚੌਥਾ ਨਾਮ ਦਾ ਜਪਣਾ ਜਪਾਉਣਾ, ਉਹ ਗ੍ਰੰਥ ਉਹ ਪੁਸਤਕ ਪੜ੍ਹਨੇ ਜਿਨ੍ਹਾਂ ਵਿੱਚ ਮੁਕਤੀ ਸੰਬੰਧੀ ਕੁਝ ਲਿਖਿਆ ਹੈ। ਇੱਕ ਤਾਂ ਨਾਵਲ ਨੂਵਲ ਜੇ ਹੈ ਨਾ, ਇੱਕ ਉਹ ਗ੍ਰੰਥ ਹੈ ਜਿਨ੍ਹਾਂ ਵਿੱਚ ਵੀ ਪਰਮੇਸ਼ਰ ਦੀ ਇਉਂ ਪ੍ਰਾਪਤੀ ਹੁੰਦੀ ਹੈ, ਇਉਂ ਸੰਸਾਰ ਦੇ ਚੱਕਰ ਤੋਂ ਛੁਟਕਾਰਾ ਹੁੰਦਾ, ਉਹ ਗ੍ਰੰਥ ਪੜ੍ਹਨੇ ਪੜ੍ਹਾਉਣੇ ਸੁਣਨੇ ਸੁਣਾਉਣੇ, ਇਹ ਹੈ ਚੌਥਾ ਨਿਯਮ। ਪੰਜਵਾਂ ਹੈ ਵੀ ਹਮੇਸ਼ਾ ਚੰਗੇ ਕੰਮ ਹੀ ਕਰਨੇ, ਅਤੇ ਜਿਹੜੇ ਚੰਗੇ ਕੰਮ ਕਰਕੇ ਉਹਨਾਂ ਦੀ ਹਉਮੈ ਨਾ ਕਰਨੀ, ਉਹ ਸਾਰੇ ਪਰਮੇਸ਼ਰ ਅੱਗੇ ਭੇਟਾ ਕਰ ਦੇਣੇ ਵੀ ਇਹ ਤੁਸੀਂ ਕਰਵਾਇਆ ਮਹਾਰਾਜ, ਇਹਨੇ ਕਹਿੰਦੇ ਮੈਂ ਕਰਿਆ। ਉਹਦੇ ਵਿੱਚ ਆਪਣੇ ਹਉਮੈ ਹੰਕਾਰ ਨੂੰ ਪੱਠੇ ਨਹੀਂ ਪਾਉਣੇ। ਇਸ ਤਰ੍ਹਾਂ ਇਹ ਪੰਜ ਤਰ੍ਹਾਂ ਦੇ ਨਿਯਮ ਹੈ। ਉਂਝ ਤਾਂ ਆਪ ਨਾਨਕ ਪ੍ਰਕਾਸ਼ ਇਹ ਪੁਸਤਕ ਵਿੱਚ 15 ਤਰ੍ਹਾਂ ਦਾ ਨਿਯਮ ਆਇਆ ਹੈ ਪਿੱਛੇ, ਇਹ ਇੱਥੇ ਮੁੱਖ ਰੂਪ ਵਿੱਚ ਯੋਗ ਦਾ ਜਿਹੜਾ ਪੰਜ ਤਰ੍ਹਾਂ ਦਾ ਨਿਯਮ ਹੈ ਉਹ ਇਹ ਕਿਹਾ ਹੈ। ਵਿਸ਼ੇਸ਼ ਕਰਕੇ ਵੀ ਇਹ ਤਾਂ ਹੈ, ਇਹਦੇ ਅੰਤਰਗਾਤੀ ਬਾਕੀ 10 ਆ ਜਾਂਦੇ ਨੇ। ਇਸੇ ਤਰ੍ਹਾਂ ਅੱਗੇ ਹੈਗਾ ਜਪ, ਇਹ ਵੀ 15 ਤਰ੍ਹਾਂ ਦਾ ਹੀ ਹੈ, ਅਤੇ ਮੁੱਖ ਰੂਪ ਦੇ ਵਿੱਚ ਇਹਦੇ ਵਿੱਚ ਉਹ ਪੰਜ ਹੈ, ਯਾਨੀ ਪੰਜੇ ਜਿਹੜੇ ਖਾਸ ਗੁਣ ਹੈ ਉਹਨਾਂ ਦਾ ਧਾਰ ਨਹੀਂ ਰਹਿਣਾ, ਇਹ ਪੰਜ ਤਰ੍ਹਾਂ ਦਾ ਜਮ ਹੈ। ਉਹ ਇੱਕ ਤਾਂ ਵੀ ਆਪਣਾ ਅਹਿੰਸਾ ਨਾ ਕਰਨੀ, ਯਾਨੀ ਜੀ ਨਾ ਮਾਰਨਾ, ਕੋਈ ਕਤਲ ਨਾ ਕਰਨਾ, ਕਿਸੇ ਨੂੰ ਬਿਲਕੁਲ ਨਾ ਮਾਰਨਾ, ਵੀ ਇਹ ਗੁਣ ਧਾਰਨ ਕਰਨਾ। ਕਈ ਕਹਿ ਦਿੰਦੇ ਵੀ ਅਸੀਂ ਨਹੀਂ ਕੋਈ ਮਾਰਦੇ, ਹਿੰਸਾ ਨਹੀਂ ਕਰਦੇ, ਪਰ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਉਦੋਂ ਕਸਰ ਕੱਢ ਦਿੰਦੇ ਸਾਰੀ, ਜਿੰਨੇ ਕੁਝ ਮੁਰਗੇ ਮੁਰਗੇ ਆ, ਬੱਕਰੇ ਬੱਕਰੇ ਆ, ਇੱਧਰ ਕੀਰਤਨ ਹੁੰਦਾ, ਇੱਧਰ ਦੂਜੇ ਪਾਸੇ ਉਹ ਝਾਂਗਾ ਮਾਰ ਦਿੰਦੇ। ਯਾਨੀ ਇਹ ਗੁਣ ਧਾਰਨ ਕਰਨਾ ਵੀ ਮੈਂ ਸਾਰੀ ਜ਼ਿੰਦਗੀ ਇਹ ਨਹੀਂ ਕਰਨਾ, ਜੀ ਨਹੀਂ ਮਾਰਨਾ, ਇਹ ਗੁਣ ਹੈ, ਇਹ ਇੱਕ ਜਮ ਹੋ ਗਿਆ। ਦੂਜਾ ਹੈ ਵੀ ਉਹ ਝੂਠ ਨਾ ਬੋਲਣਾ, ਸੱਚ ਬੋਲਣਾ। ਤੀਜਾ ਵੀ ਚੋਰੀ ਨਾ ਕਰਨੀ, ਪਰਾਇਆ ਹੱਕ ਨਾ ਲੈਣਾ। ਹਾਂ ਹੁੰਦਾ ਨਾ ਵਿੱਚ ਵੀ ਚਲੋ ਜਿਹਦੇ 'ਚ ਆਪਣਾ ਹੱਕ ਆ ਉਹ ਤਾਂ ਅਸੀਂ ਲੈ ਲਵੇ, ਦੂਜੇ ਦੇ ਹੱਕ ਨੂੰ ਵੀ ਲੈ ਲੈਣੇ, ਉਹ ਕਿਸੇ ਢੰਗ ਨਾਲ ਲੈ ਲਈਏ, ਢਿੰਗੋ ਚੋਰੀ ਨਾ ਲੈ ਲਏ ਜਾਂ ਚੋਰੀ 420 ਨਾਲ ਧੋਖੇ ਠੱਗੀ ਨਾ ਲੈ ਲਈਏ, ਵੀ ਉਹ ਨਾ ਲੈਣਾ। ਫਿਰ ਬ੍ਰਹਮਚਰਜ ਰੱਖਣਾ, ਯਾਨੀ ਜਿਹੜੀ ਕਾਮ ਵਾਸ਼ਨਾ ਹੈ ਉੱਥੇ ਉੱਪਰ ਹਾਵੀ ਰਹਿਣਾ, ਉਹਨੂੰ ਬਲਵਾਨ ਨਾ ਹੋਣ ਦੇਣਾ, ਉੱਥੇ ਹਾਵੀ ਰਹਿਣਾ। ਇਸੇ ਤਰ੍ਹਾਂ ਇੱਕ ਜਮ, ਇਹ ਵੀ ਗੁਣ ਹੋਣਾ ਵੀ ਮਨੁੱਖ ਦਾ ਕਈ ਵਾਰੀ ਸੁਭਾਅ ਹੁੰਦਾ, ਜਦੋਂ ਕੋਈ ਬੜਾ ਮੋਟਾ ਪਦਵੀ ਜੀ ਆ ਜਾਏ ਨਾ, ਅਤੇ ਉਹ ਥਾਂ ਥਾਂ ਕਬਜ਼ੇ ਕਰਨੇ ਸ਼ੁਰੂ ਕਰ ਦਿੰਦਾ, ਅਤੇ ਜੇਕਰ ਦੇਖਿਆ ਇੱਥੇ ਵੀ ਕਬਜ਼ਾ ਕਰ ਲਓ, ਇਹ ਇੱਥੇ ਵੀ ਕਰ ਲਓ, ਇਸ ਤਰ੍ਹਾਂ ਇਹ ਗੁਣ ਹੋਣਾ ਵੀ ਆਪਾਂ ਜਿੰਨਾ ਕੁ ਆਪਣਾ ਹੈ ਥਾਂ ਉਹਦੇ ਵਿੱਚ ਹੀ ਜ਼ਿੰਦਗੀ ਬਸਰੀ ਕਰਨੀ ਹੈ, ਵੀ ਇੱਥੇ ਨਹੀਂ ਕਬਜ਼ਾ ਨਹੀਂ ਲੈਣਾ, ਉਹਨੇ ਕਿਤੇ ਨਾ ਕਰਨਾ, ਇਹੋ ਜਿਹਾ ਕੰਦਰ ਖਿਆਲ ਹੀ ਨਾ ਪੁੱਛਣਾ। ਨਹੀਂ ਤਾਂ ਮਾੜਾ ਜਿਹਾ ਕੋਈ ਕੁਰਸੀ ਜੀ ਮਿਲ ਜਾਏ ਫਿਰ ਦੇਖ ਲਓ, ਕਮੀਆਂ ਜ਼ਮੀਨ ਜਾਇਦਾਦਾਂ 'ਤੇ ਕਬਜ਼ੇ ਕਰਦੇ ਹੈ, ਨਾਲੇ ਉਹ ਨਾ ਕਿਸੇ ਦੇ ਹੋਰ ਬੋਲਦੀ ਹੁੰਦੀ, ਐਵੇਂ ਹੀ 420 ਨਾਲ ਸਭ ਕੁਛ ਕਰੀ ਕਰਾਈ ਜਾਂਦੇ ਹੈ। ਕਈ ਇਹਨਾਂ ਕੋਲ ਆ ਜੇ, ਕਈ ਗੁਰਦੁਆਰਿਆਂ 'ਤੇ ਕਬਜ਼ੇ ਕਰੀ ਜਾਂਦੇ ਮੱਲੋ ਮੱਲੀ, ਅਤੇ 5-7 ਇਹੋ ਜਿਹੀ ਵੀ ਇਹ ਮਾੜੀ ਬਿਰਤੀ ਹੈ। ਇੱਕ ਗੁਣ ਹੋਣਾ ਵੀ ਇਹ ਨਹੀਂ ਹੋਣਾ ਹੈ। ਸਦੇ ਸਦੇ ਕੋਈ ਪ੍ਰੇਮ ਪਿਆਰ ਨਾਲ ਤੁਹਾਨੂੰ ਕੋਈ ਇਸ ਸਥਾਨ 'ਤੇ ਬਿਠਾਏ ਅਤੇ ਬੈਠਣਾ, ਇੱਕ ਹੁੰਦਾ ਜ਼ਬਰਦਸਤੀ ਕਬਜ਼ਾ ਕਰਨਾ, ਮੱਲੋ ਮੱਲੀ ਬਹਿਣਾ, ਅਜੇ ਪ੍ਰਿਥੀ ਚੰਦ ਨੇ ਮੱਲੋ ਮੱਲੀ ਉਹ ਪੱਗ ਜੀ ਲੈ ਲਈ ਸੀ, ਬੰਨ ਲਈ ਸੀ ਸਿਰ 'ਤੇ, ਮੱਲੋ ਮੱਲੀ ਗੱਦੀ 'ਤੇ ਬਹਿ ਗਿਆ ਸੀ ਵੀ ਮੈਂ ਹੀ ਹੁਣ ਗੁਰੂ ਰਾਮਦਾਸ ਸਾਹਿਬ ਤੋਂ ਬਗੈਰ ਗੁਰੂ ਹੈ, ਕਿਉਂਕਿ ਮੈਂ ਵੱਡਾ ਪੁੱਤ ਹਾਂ ਜੀ। ਅਤੇ ਮਹਾਂਦੇਵ ਨੂੰ ਵੀ ਮਗਰ ਲਾ ਲਿਆ ਸੀ, ਕਹਿੰਦੇ ਉਹ ਆਪਣਾ ਕਬਜ਼ਾ ਰੱਖਣਾ ਅੰਮ੍ਰਿਤਸਰ ਵਿੱਚ ਆਪਾਂ, ਇਸ ਤਰ੍ਹਾਂ ਇਹ ਗੁਣ ਹੋਣਾ ਵੀ ਕੋਈ ਕਬਜ਼ਾ ਨਾ ਕਰਨਾ, ਇਹ ਨਹੀਂ। ਅੱਗੇ ਹੈ ਕਹਿੰਦੇ ਕਰਨਾ, ਦੂਜੇ ਦਾ ਦੁੱਖ ਦੇ ਕੇ ਉਹਦੇ 'ਤੇ ਤਰਸ ਕਰਨਾ, ਰਹਿਮ ਕਰਨਾ, ਉਹ ਮਨ ਅੰਦਰ ਕਰਨਾ ਲਿਆਉਣੀ, ਤਰਸ ਲਿਆਉਣਾ, ਦਰਵੀਭੂਤ ਹੋ ਜਾਣਾ ਵੀ ਇਹ ਇਹਦੀ ਸਹਾਇਤਾ ਕੋਈ ਕਰੀਏ। ਇਸੇ ਤਰ੍ਹਾਂ ਸੱਤ ਹੈ, ਇਹ ਜਮ ਵਿੱਚ ਹੀ ਆ ਜਾਂਦਾ ਹੈ। ਅਤੇ ਸੰਤੋਖ ਹੈ ਉਹ ਇੰਨੇ ਵਿੱਚ ਆ ਗਿਆ ਹੈ ਵੀ ਕਰਨਾ ਸਤ ਸੰਤੋਖ, ਸੱਚ ਬੋਲਣਾ ਅਤੇ ਸੰਤੋਖ ਜਿਹੋ ਜਿਹਾ ਲੱਭ ਜੇ, ਰੁੱਖਾ ਮਿਸਾਉ ਖਾ ਕੇ ਪ੍ਰਸੰਨ ਰਹਿਣਾ। ਇਹ ਕਵੀ ਜੀ ਕਹਿੰਦੇ, ਹੇ ਮੇਰੇ ਮਨਾ ਤੂੰ ਬਾਲੀ ਬਣ ਕੇ, ਜਿਹੜੇ ਜਾਮ ਹੈ ਨੇਮ ਹੈ ਰਾਗ ਹੈ ਅਪਰਾਮਤਾ ਹੈ ਅਤੇ ਤਰਸ ਹੈ, ਸੱਚ ਬੋਲਣਾ ਸੰਤੋਖ ਧਾਰਨਾ ਹੈ ਸਤਿਗੁਰ ਕੇ ਪ੍ਰਸਾਦ ਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਕਰਕੇ ਹੋਇ ਮਨ ਮਾਲੀ ਪੋਖ, ਕਹਿੰਦੇ ਸਤਿਗੁਰੂ ਦੀ ਕਿਰਪਾ ਕਰਕੇ ਤੂੰ ਹੇ ਮਨਾ ਮਾਨੀ ਬਣ ਕੇ ਸਾਰਿਆਂ ਨੂੰ ਪੋਖ ਕੀ ਪਾਲਣਾ ਕਰ, ਇਹਨਾਂ ਨੂੰ ਬੁਲਾ, ਇਹਨਾਂ ਨੂੰ ਵਿਸ਼ੇਸ਼ ਕਰਕੇ ਧਾਰਨ ਕਰ। ਚੌਪਈ ਸ੍ਰੀ ਗੁਰ ਕਿਰਖੀ ਕਾਜ ਕਰਾਵੇ ਹੈ। ਹਾਂ, ਕਵੀ ਸੰਤੋਖ ਸਿੰਘ ਜੀ ਅੱਗੇ ਪ੍ਰਸੰਮ ਪ੍ਰਾਰੰਭ ਕਰਦੇ ਹੋਏ ਕਹਿੰਦੇ, ਹੇ ਸਰੋਤਾ ਜਨੋ, ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਰਹਿੰਦੇ ਹੋਏ ਜਿੱਥੇ ਕਥਾ ਕੀਰਤਨ ਕਰਵਾਉਂਦੇ ਹੈ, ਉੱਥੇ ਨਾਲ ਨਾਲ ਜਿਹੜੀ ਖੇਤੀ ਦਾ ਕੰਮ ਉਹ ਵੀ ਕਰਵਾਉਂਦੇ ਹਨ। ਅਨੇਕ ਸਿੱਖ ਮਿਲ ਕਾਰ ਕਮਾਵੇ ਹੈ, ਅਨੇਕਾਂ ਗੁਰਸਿੱਖ ਮਿਲ ਕੇ ਇਹ ਖੇਤੀ ਦਾ ਕੰਮ ਕਮਾਉਂਦੇ ਆ ਕਰਦੇ ਹਨ। ਹੋਵੇ ਅੰਨ ਅਤੋਟ ਕਿਦਾਰਾ, ਇਸ ਕਰਕੇ ਖੇਤਾਂ ਵਿੱਚ ਬੇਨਤੀ ਕਹਿੰਦੇ ਅਟੋਟ ਅੰਨ ਹੋ ਜਾਂਦਾ ਹੈ। ਖਲਵਾਰੇ ਬਹੁ ਲਗਹਿ ਅਪਾਰ, ਕਹਿੰਦੇ ਜਿਹੜਾ ਅਨਾਜਕ ਵੱਢਦੇ ਹਨ ਬਹੁਤ ਤਕੜੇ ਵੱਡੇ ਵੱਡੇ ਕਹਿੰਦੇ ਖਲਵਾੜੇ ਲੱਗ ਜਾਂਦੇ, ਉਹ ਲਾਣ ਦਾ ਜਿਹੜਾ ਹੁੰਦਾ ਨਾ ਉਹਨਾਂ ਨੂੰ ਢੇਰ ਲਾ ਦੇਣਾ ਇਕੱਠਾ ਕਰਕੇ, ਪਿਛਲੇ ਸਮਿਆਂ ਵਿੱਚ ਸਗਲ ਗੈਸਾ ਕਰਦੇ ਹੀ ਵੱਡਾ ਢੇਰ ਲਾ ਦੇਣਾ, ਅੱਜ ਕੱਲ੍ਹ ਉਹ ਪੰਡਾਂ ਜੀਆਂ ਬੰਨ੍ਹ ਕੇ ਰੱਖ ਲੈਂਦੇ ਨੇ ਅਤੇ ਉਹ ਇੱਕ ਜਗ੍ਹਾ ਇਕੱਠਾ ਕਰ ਦਿੰਦੇ। ਅੱਗੇ ਐਂ ਹੁੰਦਾ ਸੀ ਉਹ ਢੇਰ ਜਿਹਾ ਲਾ ਕੇ ਫਿਰ ਜਾਂ ਸੁੱਕੀ ਜਾਂਦਾ, ਫਿਰ ਉਹ ਇੱਕ ਥਾਂ ਖੜਾ ਕੇ ਅਤੇ ਉਹ ਅੱਗੇ ਉਹ ਜਿਹੜਾ ਬਣਾ ਕੇ ਇਸ ਤਰ੍ਹਾਂ ਛਾਪੇ ਜਿਹਦਾ ਅਤੇ ਉਹ ਫਿਰ ਉੱਪਰ ਫੇਰੀ ਜਾਣਾ, ਉਹਦੇ ਨਾਲ ਤੂੜੀ ਜਿਹੀ ਬਣ ਜਾਂਦੀ ਸੀ, ਹੱਡੇ ਨਾਲ ਹੜ ਚਲੇ ਜਾਂਦੇ ਸਨ। ਇਸ ਤਰ੍ਹਾਂ ਸੀ ਅੱਜ ਕੱਲ੍ਹ, ਬਸ ਕਲਵਾੜੇ ਕਲਵੂੜੇ ਤਾਂ ਕਿੱਧਰ ਗਏ, ਢੇਰ ਟੁਰ ਗਏ ਤਾਂ ਨਾਲੋ ਨਾਲ ਹੀ ਚੱਲਦਾ ਸਾਰਾ ਕੁਛ। ਇਉਂ ਜਦੋਂ ਕਹਿੰਦੇ ਉਹ ਵਾਢੀ ਕਰ ਲੈਂਦੇ, ਬੜੇ ਤਕੜੇ ਲਾਣ ਦੇ ਢੇਰ ਲੱਗ ਜਾਂਦੇ ਹਨ। ਦਰ ਲਾ ਕੋਠੇ ਭਰ ਕਰ ਸਾਰੇ, ਜਦੋਂ ਅਨਾਜ ਜਾ ਕੱਢ ਲੈਂਦੇ ਹੈ ਤੇ ਕੋਠੇ ਜਿਹੜੇ ਆ ਦਰਵਾਜ਼ੇ ਤੱਕ ਕਹਿੰਦੇ ਸਾਰੇ ਭਰ ਲੈਂਦੇ ਹਨ। ਦੇਗ ਚਲਾਵੇ ਸਦਾ ਉਦਾਰੇ, ਫਿਰ ਅਨਾਜ ਦੇ ਨਾਲ ਮਹਾਰਾਜ ਕਹਿੰਦੇ ਗੁਰੂ ਕਾ ਜਿਹੜਾ ਲੰਗਰ ਹੈ ਨਾ ਬੜਾ ਉਦਾਰੇ ਕੇ ਖੁੱਲਾ ਡੁੱਲਈ ਚਲਾਉਂਦੇ ਹਨ। ਦਿਨ ਲਗਤ ਲਗ ਹੈ ਹੋਵਤ ਭੁੰਨ ਸਾਰਾ, ਸਵੇਰ ਹੁੰਦਿਆਂ ਸਾਰੇ ਜਿਹੜਾ ਗੁਰੂ ਕਾ ਲੰਗਰ ਦੇਣ ਲੱਗ ਪੈਂਦੇ, ਵਰਤਾਉਣ ਲੱਗ ਪੈਂਦੇ ਹਨ। ਜਾਮ ਨਿਸਾਲ ਔਖੁੱਟ ਅਪਹਾਰਾ, ਪਹਿਰ ਰਾਤ ਜਾਂ ਰਾਤ ਚਾਂਦੀ ਤੱਕ ਜਿਹੜਾ ਗੁਰੂ ਕੇ ਲੰਗਰ ਦਾ ਭੋਜਨ ਅਖੁੱਟੀ ਵਰਤਦਾ ਰਹਿੰਦਾ ਮੁੱਖ ਵਰਤਦਾ ਹੈ। ਦੂਰ ਦੇਸ਼ ਤੇ ਨਰ ਮਿਲ ਬ੍ਰਿੰਦਾ, ਬਹੁਤੇ ਕਹਿੰਦੇ ਦੂਰ ਇਲਾਕੇ ਤੋਂ ਬਹੁਤੇ ਲੋਕ ਮਿਲ ਮਿਲ ਕੇ ਆਵੇ ਦਰਸ ਕਰ ਸੁਖ ਕੰਦਾ, ਆਉਂਦੇ ਚੱਲ ਚੱਲ ਕੇ ਜੋ ਸੁਖਾਂ ਦੇ ਕੰਧਾਂ ਬਦਲ ਗੁਰੂ ਨਾਨਕ ਸਾਹਿਬ ਉਹਨਾਂ ਦੇ ਦਰਸ਼ਨ ਕਰਦੇ ਹਨ। ਬ੍ਰਹਮਚਾਰੀ ਜੇ ਵਿਰਾਗੀ ਗਿਆਨੀ, ਉਹਨਾਂ ਵਿੱਚੋਂ ਜਿਹੜੇ ਕੋਈ ਬ੍ਰਹਮਚਾਰੀ ਬ੍ਰਹਮਚਰਜ ਰੱਖਣ ਵਾਲੇ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਵਿਖਾਣਾ, ਇਹੋ ਜਿਹੇ ਬ੍ਰਹਮਚਾਰੀ ਵੀ ਸਿੱਖਾਂ ਵਿੱਚ ਅਤੇ ਹੋਰ ਜਿਹੜੇ ਕੋਈ ਬਰਾਗਵਾਨ ਲੋਕ ਹੈ ਸੰਸਾਰ ਤੋਂ ਉਪਰਾਮ ਰਹਿਣ ਵਾਲੇ, ਹੋਰ ਜਿਹੜੇ ਕੋਈ ਗਿਆਨਵਾਨ ਪੁਰਸ਼ ਹਨ, ਤਪੀ ਅਤੀਤ ਦਿਗੰਬਰ ਧਿਆਨੀ, ਜਿਹੜੇ ਕੋਈ ਤਪ ਕਰਨ ਵਾਲੇ ਤਪੀਸ਼ਰ ਅਤੀਤ ਜਿਹੜੇ ਅਸੰਗ ਰਹਿਣ ਵਾਲੇ ਬਰਖ ਰਹਿਣ ਵਾਲੇ ਲੋਕ, ਦਿਗੰਬਰ ਜਿਹੜੇ ਕੱਪੜੇ ਜੇ ਲਾ ਕੇ ਨਾਗੇ ਰਹਿਣ ਵਾਲੇ ਹੈ ਤੇ ਧਿਆਨ ਲਾਉਣ ਵਾਲੇ ਧਿਆਨੀ ਲੋਕ ਹਨ। ਜੋਗੀ ਪੰਡਤ ਬਹੁ ਸੰਨਿਆਸੀ, ਹੋਰ ਜਿਹੜੇ ਯੋਗਾ ਅਭਿਆਸ ਕਰਨ ਵਾਲੇ ਹੈ, ਕੰਨ ਵਿੱਚ ਮੁੰਦਰਾ ਜੀ ਪਾ ਕੇ ਘਰਾਂ ਵਿੱਚ ਠੂਠਾ ਫੜ ਕੇ ਮੰਗਣ ਵਾਲੇ ਜੋਗੀ ਤੇ ਪੰਡਿਤ ਵਿਦਵਾਨ, ਹੋਰ ਬਹੁਤੇ ਸੰਨਿਆਸੀ ਦੱਤਾਤਰੇ ਦੇ ਪੈਰੋਕਾਰ। ਹਿੰਦੂ ਤੁਰਕ ਆਵੇ ਗੁਰ ਪਾਸੀ, ਕੋਈ ਹਿੰਦੂ ਹੈ ਜਾਂ ਕੋਈ ਮੁਸਲਮਾਨ ਹੈ, ਸਭ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਨ। ਰਾਏ ਰੰਗ ਜੋ ਧਰ ਅਭਿਲਖ, ਕੋਈ ਰਾਜਾ ਹੈ ਭਾਵੇਂ ਕੋਈ ਕੰਗਾਲ ਹੈ, ਜੋ ਵੀ ਇੱਛਾ ਰੱਖ ਕੇ ਆਉਂਦੇ ਹਨ। ਦਰਸ਼ਨ ਕਰ ਹੈ ਸਪੂਰ ਹੈ ਕਾਂਖਾ, ਮਹਾਰਾਜ ਦੇ ਜੋ ਵੀ ਦਰਸ਼ਨ ਕਰਦੇ ਆ ਸਭ ਦੀਆਂ ਜਿਹੜੀਆਂ ਚਾਹਨਾ ਇੱਛਾਵਾਂ ਮਹਾਰਾਜ ਪੂਰੀਆਂ ਕਰਦੇ ਹਨ। ਦੇਹ ਉਪਾਇਨ ਲੇਹ ਸੋ ਨਾਹੀ, ਮਹਾਰਾਜ ਦੀ ਮੌਜ ਹੈ, ਜੇ ਕੋਈ ਕਹਿੰਦੇ ਆਪ ਜੀ ਨੂੰ ਕੋਈ ਭੇਟਾ ਦਿੰਦਾ ਹੈ, ਮਾਇਆ ਦਿੰਦਾ, ਕੱਪੜੇ ਦਿੰਦਾ ਹੈ, ਗੁਰੂ ਨਾਨਕ ਸਾਹਿਬ ਉਹਦੀ ਭੇਟਾ ਲੈਂਦੇ ਹੀ ਨਹੀਂ ਹੈ। ਕੀਰਤ ਪਸਰੀ ਸਭ ਭਾਵ ਮਾਹੀ, ਇਸ ਕਰਕੇ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਫੈਲ ਗਈ। ਇਹੋ ਜਿਹਾ ਕੋਈ ਹੈ ਦੁਨੀਆ ਵਿੱਚ ਵੀ ਨਾ ਮਾਇਆ ਲਵੇ ਨਾ ਕੋਈ ਇਸੇ ਤਰ੍ਹਾਂ ਕੱਪੜੇ ਵਸਤਰ ਲਵੇ। ਫਿਰ ਹੈ ਕਿ ਪਾਤ ਮਰਾਲਨ ਭੂਲੀ, ਕੀਰਤੀ ਕਾਹਦੀ ਹੈ, ਕਹਿੰਦੇ ਜਿਹੜੀ ਹੰਸਾਂ ਦੀ ਪੰਗਤੀ ਹੈ ਹੋਈ ਆਕਾਸ਼ ਵਿੱਚ ਭੁੱਲੀ ਫਿਰ ਰਹੀ ਹੈ। ਸਭ ਜਗ ਕਿਦੋ ਚੰਬੇਲੀ ਫੁੱਲੀ, ਸਾਰੇ ਸੰਸਾਰ ਦੇ ਵਿੱਚ ਮਾਨੋ ਜਿਹੜੀ ਚੰਬੇਲੀ ਹੈ ਉਹ ਪ੍ਰਫੁੱਲਤ ਹੋ ਰਹੀ ਹੈ, ਸੁਗੰਧੀ ਫੈਲ ਰਹੀ ਹਰ ਪਾਸੇ। ਚੰਦ ਚੰਦਰਿਕਾ ਘਰ ਘਰ ਛਾਈ, ਪੂਰਨਮਾਸੀ ਤੇ ਚੰਦਰਮਾ ਦੀ ਜਿਹੜੀ ਚਾਨਣੀ ਹੈ ਉਹੀ ਘਰਾਂ ਘਰਾਂ ਵੀ ਛਾ ਰਹੀ ਹੈ, ਫੈਲ ਰਹੀ ਹੈ। ਜਹਿ ਕਹਿ ਪਾਰ ਨ ਪਾਇਓ ਜਾਈ, ਕਿੱਥੇ ਕਿੱਥੇ ਗੁਰੂ ਮਹਾਰਾਜ ਦੀ ਕੀਰਤੀ ਹੋ ਰਹੀ ਹੈ, ਉਹਦਾ ਹੱਦ ਬੰਨਾ ਨਹੀਂ ਪਾਇਆ ਜਾ ਸਕਦਾ ਹੈ। ਸੁਣ ਕੈ ਸੁਜਸ ਹੋਤ ਮਨ ਜਾਊ, ਜਿਹੜੇ ਵੀ ਗੁਰੂ ਨਾਨਕ ਸਾਹਿਬ ਦਾ ਸੇਸ਼ ਜਸਾਂ ਦੇ ਉਹਨਾਂ ਦੇ ਮਨ ਵਿੱਚ ਬੜਾ ਚਾਅ ਉਤਸ਼ਾਹ ਉੱਠਦਾ ਹੈ। ਆਏ ਬਿਲੋਕੈ ਧਰ ਕੈ ਭਾਉ, ਉਹੀ ਬੜਾ ਪ੍ਰੇਮ ਧਾਰ ਕੇ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਨ। ਦੂਰ ਹੋਤੇ ਸਭ ਵੱਧ ਵੱਧ ਟੋਲਾ, ਜਿਹੜੇ ਬਹੁਤੇ ਦੂਰ ਰਹਿੰਦੇ ਸਨ ਉਹ ਬਹੁਤ ਵੱਡੇ ਜੱਥੇ ਬੰਨ ਬੰਨ ਕੇ, ਹੋਇ ਸੁਮੀਪ ਸੁਖ ਲਹ ਹੈ ਅਮੋਲਾ, ਮਹਾਰਾਜ ਦੀ ਹਜ਼ੂਰੀ ਵਿੱਚ ਆ ਪਹੁੰਚਦੇ ਆ, ਦਰਸ਼ਨ ਕਰਕੇ ਅਮੁੱਲਕ ਅਮੁੱਲੀ ਸੁਖ ਲੈਂਦੇ। ਸ੍ਰੀ ਨਾਨਕ ਸ੍ਰੀ ਨਾਨਕ ਸਾਰੇ, ਗੁਰੂ ਨਾਨਕ ਸਾਹਿਬ ਜੀ ਧੰਨ ਹਨ, ਗੁਰੂ ਨਾਨਕ ਸਾਹਿਬ ਜੀ ਧੰਨ ਹਨ ਉਹ ਸਾਰੇ ਹੀ। ਉਪਮਾ ਕੇ ਜੁਤ ਸਰਬ ਉਚਾਰੇ, ਉਪਮਾ ਦੇ ਸਮੇਤ ਸਾਰੇ ਕਹਿੰਦੇ ਜਸ ਉਚਾਰਨ ਕਰਦੇ ਹਨ। ਇੱਕ ਸਮੇਂ ਸੰਗਤ ਬਹੁ ਆਈ, ਇੱਕ ਸਮੇਂ ਦੀ ਗੱਲ ਹੈ ਕਹਿੰਦੇ ਬਹੁਤੀ ਸੰਗਤ ਕਰਤਾਰਪੁਰ ਸਾਹਿਬ ਜੀ ਆ ਪਹੁੰਚੀ, ਚੌਹ ਦੇਸ਼ ਤੇ ਕੱਛ ਗਣੀ ਨ ਜਾਈ, ਚਾਰ ਸ਼ਪੇਰੇ ਤੋਂ ਇੰਨੀ ਸੰਗਤ ਆਈ ਹੈ ਜੋ ਗਿਣੀ ਮਿਣੀ ਨੀ ਜਾ ਸਕਦੀ, ਗਿਣ ਕੇ ਨੀ ਦੱਸੀ ਜਾ ਸਕਦੀ ਹੈ। ਕਈ ਹਜ਼ਾਰ ਨਗਰ ਕਰਤਾਰਾ, ਕਈ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਆ ਗਈ ਹੈ ਕਰਤਾਰਪੁਰ ਸਾਹਿਬ ਦੇ ਵਿੱਚ। ਮਾਨਵ ਮਿਲੇ ਨ ਪਾਇਤ ਪਾਰਾ, ਪਹਿਲੇ ਕਦੇ ਮਾਈ ਭਾਈ ਮਿਲ ਗਏ ਇਕੱਠਿਆਂ ਹੋ ਗਿਆ, ਕੋਈ ਪਾਰਾਵਾਰ ਨੀ ਹੱਦ ਬੰਨਾ ਨੀ ਪਾਇਆ ਜਾਂਦਾ ਹੈ। ਧਰਹਿ ਕਾਮਨਾ ਦਰਸ਼ਨ ਕਰਹੀ, ਉਹਨਾਂ ਵਿੱਚੋਂ ਜਿਹੜੇ ਵੀ ਕੋਈ ਕਾਮਨਾ ਰੱਖ ਕੇ ਦਰਸ਼ਨ ਕਰਦੇ ਹੈ, ਬਿਨ ਸੰਸੇ ਮਨ ਬਾਂਛਤ ਪੁਰਹੀ, ਬਿਨਾ ਸੰਸੇ ਤੋਂ ਜੋ ਮਨ ਚਾਹੁੰਦਾ ਹੈ ਉਹਦਾ ਪੂਰਾ ਕਰੀ ਜਾਂਦੇ ਮਹਾਰਾਜ। ਭਈ ਵਿਭਾਵਰ ਕੀਨ ਬਸੇਰਾ, ਜਿਹੜੀਆਂ ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਆਈਆਂ, ਰਾਤ ਹੋਈ ਹੈ, ਸਭ ਨੇ ਇੱਥੇ ਨਿਵਾਸ ਕਰ ਲਿਆ। ਪੁਰ ਕੇ ਚਾਹੁੰਦੇ ਛਪਸਰਿਓ ਡੇਰਾ, ਕਰਤਾਰਪੁਰ ਸਾਹਿਬ ਦੇ ਚਾਰ ਛਪੇਰੇ ਸੰਗਤਾਂ ਦਾ ਜਿਹੜਾ ਡੇਰਾ ਫੈਲਿਆ ਹੈ, ਹਰ ਪਾਸੇ ਤੰਬੂ ਲੱਗੇ ਪਏ ਹਨ। ਤਬ ਹੀ ਘੱਟ ਘੂਮਰ ਘਿਰ ਆਏ, ਉਸੇ ਵੇਲੇ ਕਹਿੰਦੇ ਆਕਾਸ਼ ਵਿੱਚ ਜਿਹੜੀ ਕਾਲੀ ਘਟਾ ਹੈ ਘੁੰਮ ਕੇ ਤੇ ਘੁਲ ਕੇ ਆ ਗਈ। ਬਰਖਤ ਜਲ ਕੀ ਸ਼ਹਿਬਰ ਲਾਈ, ਜਲ ਕਹਿੰਦੇ ਬਰਸਾਉਂਦਿਆਂ ਹੋਇਆ ਸ਼ਹਿਬਰ ਲਾ ਦਿੱਤੀ ਹੈ, ਝੜੀ ਲਾ ਦਿੱਤੀ ਹੈ। ਬੀਤੀ ਨਿਸਪੁੰਨ ਭਾਪ ਅਨੁਸਾਰਾ, ਸਾਰੀ ਰਾਤ ਹੀ ਝੜੀ ਲੰਘਿਆ ਲੰਘ ਗਈ ਹੈ, ਫਿਰ ਜਦੋਂ ਸਵੇਰ ਹੋਇਆ ਆਈ ਹੈ। ਸਗਰੋ ਦਿਵਸ ਪਰਤ ਰਹੇ ਬਾਰਾ, ਸਾਰਾ ਦਿਨ ਹੀ ਕਹਿੰਦੇ ਉਹ ਪਾਣੀ ਬਰਸਦਾ ਰਿਹਾ, ਪੈਂਦਾ ਰਿਹਾ, ਬਾਰਿਸ਼ ਹੁੰਦੀ ਰਹੀ ਹੈ ਦਿਨ ਦੇ ਸਮੇਂ ਵੀ। ਬੋਹਰ ਨ ਹਟੀ ਬੀਤੇ ਦਿਨ ਦੋ, ਫਿਰ ਵੀ ਬਾਰਿਸ਼ ਹਟੀ ਨੀ, ਕਹਿੰਦੇ ਦੋ ਦਿਨ ਲੰਘ ਗਏ। ਬਿਨ ਆਹਾਰ ਆਤੁਰ ਸਭ ਕੋ, ਬਿਨਾਂ ਭੋਜਨ ਤੋਂ ਸਾਰੇ ਰਹੇ ਹੈ, ਸਾਰੇ ਵਿਆਕੁਲ ਹੈ, ਔਖੇ ਹੈ। ਭੋਜਨ ਕਰਨ ਨਹੀਂ ਬਿਧ ਹੋਈ, ਕਿਉਂਕਿ ਜਦੋਂ ਬਾਰਿਸ਼ ਹੀ ਨੀ ਹਟੀ ਹੈ, ਭੋਜਨ ਬਣਾਉਣ ਦਾ ਕੋਈ ਢੰਗ ਤਰੀਕਾ ਬਣ ਨੀ ਸਕਿਆ ਹੈ। ਬਹੁਤ ਭਈ ਸਭ ਲੋਈ, ਇਸ ਕਰਕੇ ਜਿੰਨੀ ਇੱਥੇ ਲੁਕਾਈ ਆਈ ਹੈ, ਕਹਿੰਦੇ ਬਹੁਤ ਭੁੱਖ ਨਾਲ ਵਿਆਕਲ ਜੀ ਹੋ ਗਈ ਹੈ। ਅਵਸਰ ਕਰਨ ਨ ਪਾਏ ਹਾਰਾ, ਇਹ ਭੋਜਨ ਤਿਆਰ ਕਰਨ ਦਾ ਕੋਈ ਸਮਾਂ ਨਹੀਂ ਪਾਉਂਦੇ, ਬਾਰਿਸ਼ ਹਟਦੀ ਨਹੀਂ। ਹੁਣ ਬਾਰਿਸ਼ ਹਟੇ ਤੋਂ ਬਗੈਰ ਕਿਵੇਂ ਕੋਈ ਭੋਜਨ ਤਿਆਰ ਕਰ ਸਕੇ ਬਾਹਰ। ਜੈ ਜੈ ਪਸਰ ਰਹੇ ਬਹੁ ਬਾਰ, ਕੀ ਹੈ ਬਾਰਿਸ਼ ਬਹੁਤੀ ਪੈ ਗਈ, ਜਿੱਥੇ ਕਿੱਥੇ ਪਾਣੀ ਪਾਣੀ ਫੈਲ ਰਿਹਾ ਹਰ ਪਾਸੇ। ਸ੍ਰੀ ਗੁਰ ਤਬ ਧਰਮਸਾਲ ਮਝਾਰੀ, ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਵੇਲੇ ਧਰਮਸਾਲਾ ਵਿੱਚ ਬੈਠੇ ਹੋਤੇ ਭੀਰ ਤਹਿ ਭਾਰੀ, ਜਿੱਥੇ ਬੈਠੇ ਸੀ ਧਰਮਸਾਲਾ ਵਿੱਚ ਉੱਥੇ ਵੀ ਸੰਗਤ ਦੀ ਬੜੀ ਤਗੜੀ ਭੀੜ। ਦੋਹਰਾ ਸ੍ਰੀ ਚੰਦ ਲਖਮੀ ਚੰਦ, ਉਸ ਵੇਲੇ ਸ੍ਰੀ ਚੰਦ ਤੇ ਲਖਮੀ ਚੰਦ ਵੀ ਆਪ ਜੀ ਦੇ ਕੋਲ ਹੀ ਬੈਠੇ ਸਨ। ਧੁਤ ਲਹਿਣਾ ਆਰ ਨਾਰ ਬ੍ਰਿੰਦ, ਇਸੇ ਤਰ੍ਹਾਂ ਲਹਿਣਾ ਜੀ ਵੀ ਦਾਸ ਵੀ ਹੋਰ ਬੇਅੰਤ ਮਾਈ ਭਾਈ ਬੈਠੇ ਸਰਬ ਸਮੀਪ ਹੀ, ਸਾਰੇ ਦੇ ਸਾਰੇ ਕਹਿੰਦੇ ਕੋਲ ਬੈਠੇ ਹੋਏ ਸਨ। ਮਦ ਬੇਦੀ ਕੁਲ ਦੀ ਕੁਲ ਚੰਦ, ਸਾਰਿਆਂ ਦੇ ਵਿਚਕਾਰ ਬੇਦੀਆਂ ਦੇ ਕੁਲ ਦੇ ਚੰਦਰਮਾ ਰੂਪ ਗੁਰੂ ਨਾਨਕ ਸਾਹਿਬ ਜੀ ਸਜ ਰਹੇ ਹੈ। ਚੌਪਈ ਸਭ ਸੰਗਤ ਕੋ ਭੂਖ ਬਸਾਲਾ, ਮਹਾਰਾਜ ਨੇ ਜਾਣਿਆ ਵੀ ਬਾਰਿਸ਼ ਬਹੁਤ ਪੈ ਰਹੀ ਹੈ, ਸਾਰੀਆਂ ਸੰਗਤਾਂ ਨੂੰ ਬੜੀ ਭੁੱਖ ਲੱਗੀ ਹੈ। ਵਿਆਪੀ ਪੀਰਾ ਲਖੀ ਕਿਰਪਾਲਾ, ਵਿਚਾਰਿਆਂ ਨੂੰ ਪੀੜਾ ਲੱਗ ਰਹੀ, ਤਕਲੀਫ ਰੱਖ ਲਈ, ਇਉਂ ਗੁਰੂ ਮਹਾਰਾਜ ਦਿਆਲੂ ਕਿਰਪਾਲੂ ਨੇ ਜਾਣਿਆ। ਸ੍ਰੀ ਚੰਦਹ ਕੋ ਆਏ ਸਕੀਨ, ਧਰਮਸ਼ਾਲਾ ਵਿੱਚ ਬੈਠਿਆਂ ਬੈਠਿਆਂ ਸਭ ਤੋਂ ਪਹਿਲਾਂ ਵੱਡੇ ਸੁਪੁੱਤਰ ਸ੍ਰੀ ਚੰਦ ਨੂੰ ਮਹਾਰਾਜ ਨੇ ਆਗਿਆ ਕੀਤੀ ਹੈ। ਵਰਖਾ ਹੋਤ ਬਿਤੇ ਦਿਨ ਤੀਨ, ਸ੍ਰੀ ਚੰਦ ਪੁੱਤਰ ਦੇਖ ਬਾਰਿਸ਼ ਹੁੰਦਿਆਂ ਤਿੰਨ ਦਿਨ ਲੰਘ ਗਏ ਹਨ। ਕਈ ਛੁਦਾ ਤੁਰ ਸੰਗਤ ਪੂਰੀ, ਸੰਗਤ ਆਈ ਹੈ ਬਹੁਤ ਭੁੱਖ ਨਾਲੇ ਵਿਆਕਲ ਹੋ ਗਈ ਹੋਈ। ਉਠ ਹੋਤਾਤ ਕੀਜੈ ਕ੍ਰਿਤ ਰੂਰੀ, ਮੇਰੇ ਸੁਪੁੱਤਰ ਚੁੱਤ ਉੱਠ, ਤੂੰ ਇਸ ਤਰ੍ਹਾਂ ਦਾ ਸੋਹਣਾ ਕੰਮ ਕਾਰ ਕਰ ਲੈ। ਤਰ ਕਿੱਕਰ ਕੇ ਵਹਿਰ ਜੋ ਠਾਂਡੇ, ਕਰਤਾਰਪੁਰ ਸਾਹਿਬ ਤੋਂ ਬਾਹਰ ਬਾਹਰ ਜਿਹੜੇ ਕਿੱਕਰਾਂ ਦੇ ਦਰਖਤ ਖੜੋਤੇ ਹੋਏ, ਚੜ ਉਪਰ ਝੂਣ ਹੋ ਗਏ ਗਾਡੇ, ਸ੍ਰੀ ਛਾਲ ਮਾਰ ਕੇ ਕਹਿੰਦੇ ਉੱਪਰ ਚੜ ਗਾ, ਤੇ ਐ ਚੰਗੀ ਤਰ੍ਹਾਂ ਫੜ ਫੜ ਕੇ ਉਹਨਾਂ ਦੇ ਟਾਹਣਿਆਂ ਨੂੰ ਹਿਲਾ ਚਲਾ। ਅਨਕ ਪ੍ਰਕਾਰ ਵਹਿਰ ਅਨਕ ਪ੍ਰਕਾਰ ਆਹਾਰ ਸੁਗਿਰਹੀ, ਇਸ ਤਰ੍ਹਾਂ ਜਦੋਂ ਟਾਹਣੇ ਜੇ ਤੂੰ ਕਹਿੰਦੇ ਹਿਲਾਏ ਚਾਹੇਗਾ, ਅਨੇਕਾਂ ਤਰ੍ਹਾਂ ਦੇ ਭੋਜਨ ਪਕਵਾਨ ਉੱਥੋਂ ਡਿੱਗਣਗੇ। ਸੰਗਤ ਖਾਏ ਸ਼ੁਦਾ ਕੋ ਹਰਹੀ, ਸੰਗਤਾਂ ਕਹਿੰਦੇ ਭੁੱਖੀਆਂ ਖਾ ਖਾ ਕੇ ਆਪਣੀਆਂ ਭੁੱਖ ਦੂਰ ਕਰ ਲੈਣਗੀਆਂ। ਬਹਰੋ ਜਬੈ ਬਰਖਾ ਹਟ ਜੈ ਹੈ, ਸੁਪੁੱਤਰ ਸ੍ਰੀ ਚੰਦ ਫਿਰ ਜਦੋਂ ਬਾਰਿਸ਼ ਹਟ ਜਾਵੇਗੀ, ਹੋਏ ਸੁਖੀ ਤਬ ਸਦਨ ਸਿਧੈ ਹੈ, ਸੰਗਤ ਸੁਖੀ ਹੋ ਕੇ ਆਪਣੇ ਘਰੋਂ ਕਰੀ ਚਲੀ ਜਾਵੇਗੀ। ਸ੍ਰੀ ਚੰਦ ਬਾਣੀ ਸੁਣ ਤਬ ਪ੍ਰਾਹੀ, ਸ੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਪਿਤਾ ਦੇ ਬਚਨਾਂ ਨੂੰ ਸੁਣ ਕੇ ਉਹ ਕਿਹਾ ਅਗਿਓ, ਪਿਤਕੇ ਬਚ ਪ੍ਰਤੀਤ ਜਿਸ ਨਾਹੀ। ਕਵੀ ਜੀ ਕਹਿੰਦੇ ਜਿਸ ਸ੍ਰੀ ਚੰਦ ਨੂੰ ਪਿਤਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਯਕੀਨ ਹੀ ਹੈ ਨਹੀਂ। ਬਿਟਪਨ ਸੰਗ ਅਸਨ ਕਿਨ ਲਾਇਓ, ਬੋਲਿਆ ਕਹਿੰਦੇ ਪਿਤਾ ਜੀ ਦਰਖਤਾਂ ਨਾਲ ਕਿਨੇ ਮਠਿਆਈਆਂ ਲਾਈਏ। ਅਬ ਲੋਕਿਓ ਨਹਿ ਕਿਸੂ ਸੁਣਾਇਓ, ਮੈਂ ਤਾਂ ਕਿਤੇ ਅੱਖਾਂ ਨਾਲ ਦੇਖਿਆ ਨੀ ਮਠਿਆਈ ਲੱਗੀਆਂ, ਨਾ ਕਿਸੇ ਨੇ ਕਦੇ ਕਿਤੇ ਆ ਕੇ ਸੁਣਾਇਆ ਮੈਨੂੰ, ਦੱਸਿਆ ਵੀ ਬਈ ਕਿਕਰਾਂ ਨਾਲ ਵੀ ਮਠਿਆਈਆਂ ਲੱਗੀਆਂ ਹੈ। ਪੂਰਬ ਕਬ ਹੈ ਨਾ ਹੋਈ ਐਸੇ, ਪਹਿਲਾਂ ਵੀ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਇਹੋ ਜਿਹੀ ਗੱਲ ਤਾਂ ਕਿਤੇ ਹੋਈ ਨਹੀਂ ਹੈ। ਆਪ ਬਚਨ ਭਾਖਤ ਹੋ ਜੈਸੇ, ਜਿਸ ਤਰ੍ਹਾਂ ਬਚਨ ਕਹਿ ਰਹੇ ਆ ਵੀ ਕਿੱਕਰਾਂ ਤੇ ਜਾ ਕੇ ਚੜ ਜਾ, ਉਹਨਾਂ ਨੂੰ ਹਲਾ ਮਠਿਆਈਆਂ ਡਿੱਗਣਗੀਆਂ, ਉੱਤੋਂ ਤੁੱਕੇ ਤਾਂ ਹੁੰਦੇ ਹੈ। ਸਿੱਧ ਮੁਨੀ ਕਿੱਥੇ ਡਿੱਗਦੀਏ, ਸਿੱਧ ਮੁਨੀ ਅਰ ਜੇ ਅਵਤਾਰਾ। ਦੇਖੋ ਮਹਾਰਾਜ ਦੁਨੀਆਂ ਵਿੱਚ ਬੜੇ ਬੜੇ ਸਿੱਧ ਲੋਕ ਵੀ ਹੈ, ਮੁਨੀ ਲੋਕ ਵੀ, ਹੋਰ ਅਵਤਾਰ ਵੀ ਹੋਏ। ਕਿਨਹੂ ਅਸਨੈ ਬਚਨ ਉਚਾਰਾ, ਇਹਨੇ ਵੀ ਅੱਜ ਤੱਕ ਇਹੋ ਜਿਹਾ ਬਚਨ ਤੱਕ ਦੇ ਕਿਹਾ ਹੀ ਨਹੀਂ ਜਿਹੋ ਜਿਹਾ ਤੁਸੀਂ ਕਹਿ ਰਹੇ ਵੀ ਜਾ ਮਠਿਆਈਆਂ ਡਿੱਗਣਗੀਆਂ। ਜੋ ਬਿਪਰੀਤ ਆਪ ਫੁਰਮਾਵੋ, ਪਿਤਾ ਜੀ ਜਿਵੇਂ ਉਲਟੀ ਜੀ ਗੱਲ ਆਪ ਮੈਨੂੰ ਕਹਿ ਰਹੇ ਹੋ ਨਾ ਵੀ ਜਾ ਝੂਨ ਹਲਾ, ਹਾਂ ਨਾ ਕਰੋ ਨਰ ਬੀਚ ਲਜਾਵੋ। ਤਾਂ ਨੀ ਕਰਦਾ ਮਠਿਆਈਆਂ ਡਿੱਗਣੀਆਂ ਨੀ, ਲੋਕਾਂ ਵਿੱਚ ਮੈਂ ਸ਼ਰਮਿੰਦ ਹੋਵਾਂਗਾ ਵੀ ਪੁੱਤ ਕਿਹੋ ਜਿਹਾ ਕਮਲ ਹੈ, ਕਿੱਕਰਾਂ ਤੋਂ ਕਿਤੇ ਮਠਿਆਈਆਂ ਡਿੱਗਦੀਆਂ। ਜਾਣਿਓ ਤਾਤ ਪ੍ਰਤੀਤ ਬਹੀਨਾ, ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਾਣ ਲਿਆ ਵੀ ਵੱਡਾ ਪੁੱਤਰ ਤਾਂ ਯਕੀਨ ਤੋਂ ਬਗੈਰ ਨੂੰ ਸ਼ਰਧਾ ਸ਼ੁਰਧਾ ਹੈ ਨਹੀਂ। ਪ੍ਰਭ ਤਬ ਦੁਤੀਏ ਸੰਗ ਬਚ ਕੀਨਾ, ਇਹਨੂੰ ਛੱਡ ਕੇ ਜਿਹੜਾ ਦੂਜਾ ਪੁੱਤਰ ਲਖਮੀ ਚੰਦ ਉਹਦੇ ਥਾਂ ਹੀ ਬਚਨ ਕੀਤਾ। ਲਖਮੀ ਦਾਸ ਸੁਣਹੋ ਸੁਤ ਆਏ, ਪੁੱਤਰ ਲਖਮੀ ਦਾਸ ਤੂੰ ਸਾਡੀ ਆਗਿਆ ਕਰ ਹੋ ਕਿਰਤ ਇਹ ਬਿਲਮ ਗਵਾਏ ਸੇ, ਦੇਰੀ ਗਵਾ ਕੇ ਦੇਰੀ ਛੱਡ ਕੇ ਆ ਕੰਮ ਤੂੰ ਜਲਦੀ ਕਰ। ਵਹਿਰ ਮਹੀ ਰਹੋ ਝੂਨਹ ਜਾਈ, ਕਰਪਾਰ ਪੁਰਸੋਂ ਬਾਹਰ ਬਾਹਰ ਜਾ ਕੇ ਕਰਾਂ ਦੇ ਦਰਖਤਾਂ ਨੂੰ ਤੂੰ ਜਾ ਕੇ ਹਲਾ ਚਲਾ। ਸੰਗਤ ਸਗਰੀ ਲੇ ਹੋ ਬੁਲਾਈ, ਜਿਹੜੀਆਂ ਸੰਗਤਾਂ ਇਹਨਾਂ ਨੂੰ ਆਵਾਜ਼ ਮਾਰ ਕੇ ਆਪਣੇ ਨਾਲ ਬੁਲਾ ਲਾ ਲੈ ਲੈ। ਬਹੁ ਭੁੱਖੇ ਤ੍ਰਿਪਤਾਵਹ ਆਛੇ, ਇਹਨਾਂ ਸੰਗਤਾਂ ਨੂੰ ਕਹਿੰਦੇ ਬਹੁਤ ਭੁੱਖੀਆਂ ਤਿਆਈਆਂ ਚੰਗੀ ਤਰ੍ਹਾਂ ਤ੍ਰਿਪਤ ਕਰ ਜਾ ਲੈ। ਕਰਤ ਕਰ ਹੈ ਨਹੀਂ ਤਬ ਆਵਹ ਪਾਛੇ, ਜਦੋਂ ਸਾਰੀਆਂ ਸੰਗਤਾਂ ਨਾ ਨਾ ਕਰਨ ਵੀ ਹੁਣ ਨਹੀਂ ਛਕਣਾ ਰੱਜ ਗਏ, ਫੇਰ ਪਾਛ ਬਾਦ ਵਿੱਚ ਆਉਣਾ। ਤਿਸ ਬਿਦ ਉਤਰ ਦੀਨੋ ਤਾਹੀ, ਹੁਣ ਕਿਹੜਾ ਘੱਟ ਸੀ, ਇਹਨੇ ਵੀ ਸ੍ਰੀ ਚੰਦ ਵਰਗੇ ਕਹਿੰਦੇ ਉੱਤਰ ਜਵਾਬ ਦਿੱਤਾ ਘੜਕੇ। ਪਿਤਰ ਜਾਏ ਚਿਤ ਮਾਨਤ ਨਾਹੀ, ਪਿਤਾ ਗੁਰੂ ਦੀ ਜਿਹੜੀ ਆਗਿਆ ਚਿਤ ਵਿੱਚ ਮੰਨਦਾ ਹੀ ਨਹੀਂ ਸੀ। ਦੁਆ ਸੁਤ ਲਖੇ ਪ੍ਰਤੀਤ ਨ ਆਈ, ਦੋਵੇਂ ਪੁੱਤਰਾਂ ਨੂੰ ਜਾਣ ਲਿਆ ਹੈ ਵੀ ਸਾਡੇ ਬਚਨਾਂ ਤੇ ਇਹਨਾਂ ਨੂੰ ਯਕੀਨ ਨਹੀਂ ਆਇਆ। ਉਚਿਤ ਨ ਇਹੋ ਵਿਸਾਲ ਵਡਿਆਈ, ਜਿਹੜੀਏ ਮਹਾਨ ਵੱਡ ਵੜੇ ਆਈ ਗੁਰਤਾ ਗੱਦੀ ਦੇ, ਉਹਦੇ ਉੱਤੇ ਸਹੀ ਯੋਗ ਨਹੀਂ ਹੈਗੇ ਬੈਠਣ ਦੇ। ਉੱਤਮ ਹੁਤੋ ਸੁਦਾਸਨ ਮਾਹੀ, ਜਿਹੜਾ ਸਾਰੇ ਗੁਰੂ ਘਰ ਦੇ ਸੇਵਕਾਂ ਤੋਂ ਸਭ ਤੋਂ ਉੱਤਮ ਸੀ, ਮਹਾਨ ਸੀ। ਲਹਿਣੇ ਸੰਗ ਗਿਰਾ ਪੁਨ ਪ੍ਰਾਹੀ, ਸ੍ਰੀ ਲਹਿਣਾ ਜੀ ਸਨ, ਉਹਨਾਂ ਦੇ ਸਾਥ ਆਪ ਜੀ ਨੇ ਬਚਨ ਕਿਹਾ। ਲਹਿਣੇ ਉੱਠੋ ਸੋ ਲਹਿਣਾ ਤੋਹੀ, ਸ੍ਰੀ ਲਹਿਣਾ ਜੀ ਉੱਠ ਕੇ ਖੜੇ ਹੋਵੋ, ਤੂੰ ਹੀ ਸਭ ਕੁਛ ਸਾਡੇ ਕੋਲੋਂ ਲੈਣਾ ਹੈ। ਤੂਰਨ ਕਰ ਹੋ ਜੋ ਆਏ ਸਮੋਹੀ, ਕਹਿੰਦੇ ਜਿਵੇਂ ਸਾਡੀ ਆਗਿਆ ਉਵੇਂ ਛੇਤੀ ਦੇ ਕੇ ਮੰਨਾ ਕਰੋ। ਸੰਗਤ ਸਗਰੀ ਲੇਹੋ ਪਿਛਾਰੀ, ਜਿੰਨੀਆਂ ਸਿੱਖ ਸੰਗਤਾਂ ਆਈਆਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਪਿੱਛੇ ਕਰਕੇ ਲੈ ਲੋ ਤੋਰ ਲੋ ਹੋਇ ਤੁਮ ਜਾਵੋ ਸਭ ਨੂੰ ਅਗਾਰੀ ਲੈਣਾ ਸਾਰਿਆਂ ਦੇ ਮੂਹਰੇ ਲੱਗ ਕੇ ਅੱਗੇ ਹੋ ਕੇ ਜਾ ਵਹਿਰਜ ਸਾਖੀ ਝੂਣਾ ਹੋ ਨੀਕੇ ਵਾਰ ਵਾਰ ਜਿਹੜੇ ਤਿਰਕਣ ਕਿਕਰਾਂ ਦੇ ਦਰਖਤ ਉਹਨਾਂ ਨੂੰ ਚੜ ਕੇ ਟਾਹਣਿਆਂ ਨੂੰ ਚੰਗੀ ਤਰ੍ਹਾਂ ਹਿਲਾ ਚਲਾ ਦੇਹੋ ਹਾਰ ਭਾਵ ਤੇ ਜੀ ਕੇ ਸੰਗਤਾਂ ਨੂੰ ਮਨ ਭਾਉਂਦੇ ਭੋਜਨ ਮਠਿਆਈਆਂ ਆਦਿਕ ਨੂੰ ਵੀ ਦੇ ਰਹੇ ਸ਼ਿਕਾ ਦੇ ਸੁਣ ਕਰ ਤਨ ਭਰ ਪੱਟ ਨਾ ਸੰਭਾਰਾ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਸੁਣ ਕੇ ਹੋਰ ਤਾਂ ਕੀ ਆਪਣਾ ਕੱਪੜਾ ਵੀ ਨੀ ਸੰਭਾਲਿਆ ਸਰੀਰ ਦਾ ਉੱਠ ਕੇ ਤੂਰਨ ਨਿਕਸਿਓ ਦੁਆਰਾ ਝਟ ਪਾਟੀ ਉੱਠ ਕੇ ਦਰਵਾਜੇ ਤੋਂ ਬਾਹਰ ਨਿਕਲੇ ਹਨ ਸਗਰੀ ਸੰਗਤ ਸੰਗ ਬੁਲਾਈ ਸਾਰੀਆਂ ਸੰਗਤਾਂ ਨੂੰ ਕਹਿੰਦੇ ਆਵਾਜ਼ ਮਾਰ ਕੇ ਆਪਣੇ ਨਾਲ ਬੁਲਾ ਲਿਆ ਹੈ ਬਿਟਪ ਬਿਲੋਕ ਚੜਿਓ ਤਬ ਧਾਰੀ ਕਿੱਕਰ ਦਾ ਦਰਖਤ ਜਾ ਦੇ ਕੇ ਦੌੜ ਕੇ ਉਹਦੇ ਉੱਪਰ ਚੜ ਗਏ ਸੀ ਲੈਣਾ ਜੀ ਕਹੇ ਪ੍ਰਕਾਂਡ ਸਿਰੋਜ ਹਿਲਾਏ ਕਹਿੰਦੇ ਦਰਖਤ ਦੇ ਟਾਹਣੇ ਜੇ ਫੜ ਕੇ ਚੰਗੀ ਤਰ੍ਹਾਂ ਜ਼ੋਰ ਨਾਲ ਹਿਲਾਏ ਚਲਾਏ ਗਿਰਤ ਪਿਖੇ ਭੋਜਨ ਬਹੁ ਪਾਏ ਟਾਹਣਿਆਂ ਤੋਂ ਕਹਿੰਦੇ ਬਹੁਤ ਤਰ੍ਹਾਂ ਦੇ ਭੋਜਨ ਡਿੱਗਦੇ ਹੋਏ ਵੇਖੇ ਗਏ ਮੋਦਕ ਸ਼ਸ਼ਕੁਲ ਪਰਪਾ ਪੂਰੀ ਵਿੱਚ ਕਹਿੰਦੇ ਲੱਡੂ ਵੀ ਜਲੇਬੀਆਂ ਵੀ ਪੂੜੀਆਂ ਵੀ ਪੂਰੀਆਂ ਵੀ ਪਿਖਤ ਸਰਬ ਭਾ ਅਚਰਜ ਪੂਰੀ ਵੇਖ ਵੇਖ ਕੇ ਸਾਰਿਆਂ ਨੂੰ ਬੜੀ ਚਰਚਾ ਹੈਰਾਨੀ ਜੀ ਹੋਈ ਅਦਕ ਸੁਦਾਮ ਹੈ ਹੁਤੇ ਬਿਹਾਲਾ ਇਹਨੇ ਗੁਰੂ ਕੇ ਸਿੱਖ ਸੇਵਕ ਭੁੱਖ ਕਰਕੇ ਬਹੁਤੇ ਵਿਆਕੁਲ ਹੋਏ ਪਏ ਅਚਵਨ ਲਾਗੇ ਸਵਾਦ ਵਿਸਾਲਾ ਬਹੁਤੇ ਜਿਹੜੇ ਸਵਾਦੀ ਭੋਜਨ ਨੂੰ ਛਕਣ ਲੱਗ ਪਏ ਜਿਉ ਜਿਉ ਝੂਣ ਹੈ ਬਿਟਪਨ ਸੋ ਇਹਦੇ ਸ੍ਰੀ ਲਹਿਣਾ ਜੀ ਜਿਵੇਂ ਜਿਵੇਂ ਕਹਿੰਦੇ ਦਰਖਤਾਂ ਨੂੰ ਕਹਿੰਦੇ ਉਹ ਝੂਣਦੇ ਹਿਲਾਉਂਦੇ ਚਲਾਉਂਦੇ ਟਾਹਣਿਆਂ ਤਿਉਂ ਤਿਉਂ ਗਿਰ ਹੈ ਖਾਏ ਸਭ ਕੋ ਜਿਵੇਂ ਕਹਿੰਦੇ ਮਠਿਆਈਆਂ ਡਿੱਗਦੀਆਂ ਸਭ ਕੋਈ ਸ਼ਕੀ ਸ਼ਿਕਾਈ ਜਾਂਦੇ ਨਾਨਾ ਭਾਂਤ ਪਰ ਹੈ ਧਰ ਆਈ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਧਰਤੀ ਤੇ ਆ ਪੈਂਦੀਆਂ ਲੱਗੇ ਨਦੀ ਸਹਿ ਪਰਤ ਦਿਸਾਈ ਕਹਿੰਦੇ ਦਰਖਤਾਂ ਨਾਲ ਮਠਿਆਈਆਂ ਲੱਗੀਆਂ ਨੀ ਦਿਸਦੀਆਂ ਤੇ ਹੇਠਾਂ ਡਿੱਗਦੀਆਂ ਜ਼ਰੂਰ ਦਿਸ ਰਹੀਆਂ ਅਚਰਜ ਭੇ ਗਤ ਜਾਏ ਨ ਜਾਨੀ ਇੰਨੇ ਸਿੱਖ ਸੇਵਕ ਅਚਰਜੇ ਹੋ ਗਏ ਕਹਿੰਦੇ ਵੀ ਆਹ ਤਾਂ ਰੀਤੀ ਜਾਣੀ ਨੀ ਜਾ ਸਕਦੀ ਧੰਨ ਧੰਨ ਕਹਿ ਗੁਰ ਗੁਣ ਖਾਨੀ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਗੁਰੂ ਨਾਨਕ ਤਾਂ ਗੁਣਾਂ ਦੀ ਖਾਣ ਹੈ ਉਹ ਕਹਿ ਰਹੇ ਸਾਰੇ ਇੱਕ ਤੋਂ ਭੁੱਖੇ ਬਾਸੁਰ ਤੀਨ ਕਵੀ ਜੀ ਕਹਿੰਦੇ ਇੱਕ ਤਾਂ ਜਿਹੜੇ ਗੁਰੂ ਕੇ ਸਿੱਖ ਤਿੰਨ ਦਿਨਾਂ ਦੇ ਭੁੱਖੇ ਸਨ ਮਿਲੇ ਉਹਨਾਂ ਅਵਸਰ ਅਸਨ ਨਕੀਨ ਇਸ ਤਰ੍ਹਾਂ ਸਮਾਂ ਨਹੀਂ ਮਿਲਿਆ ਸੀ ਜਿਸ ਕਰਕੇ ਭੋਜਨ ਛਕ ਨਹੀਂ ਛਕਣਾ ਨਹੀਂ ਕੀਤਾ ਸੀ ਦੁਤੀਏ ਸਾਧ ਮੈਂ ਮਿਲਿਓ ਆਹਾਰ ਦੂਜਾ ਕਹਿੰਦੇ ਸਵਾਦ ਰੂਪ ਸਵਾਦੀ ਭੋਜਨ ਮਿਲ ਗਿਆ ਮਨ ਭਾਉਂਦਾ ਖਾਏ ਅਧਿਕ ਸੁਖ ਹਿਰਦੇ ਉਦਾਰਾ ਖਾ ਖਾ ਕੇ ਬਹੁਤ ਹਿਰਦੇ ਵਿੱਚ ਬਹੁਤ ਸੁਖ ਪ੍ਰਾਪਤ ਕੀਤਾ ਚਿਰੰਕਾਲ ਲਾ ਅਚਬ ਅਗਾਏ ਬਹੁਤ ਸਮੇਂ ਤੱਕ ਖਾਂਦੇ ਰਹੇ ਆ ਫਿਰ ਪੂਰੇ ਹੀ ਰੱਜ ਗਏ ਭਏ ਤ੍ਰਿਪਤ ਇਹ ਮੁੱਖ ਹੈ ਅਲਾਏ ਇਸ ਤਰ੍ਹਾਂ ਮੁੱਖੋ ਕਹਿੰਦੇ ਹੇ ਸ੍ਰੀ ਲਹਿਣਾ ਜੀ ਹੁਣ ਅਸੀਂ ਤ੍ਰਿਪਤ ਹੋ ਗਏ ਪੂਰੇ ਰੱਜ ਗਏ ਹਟ ਜਬ ਰਹੇ ਬਿਲੋਕੇ ਲਹਿਣੇ ਸ੍ਰੀ ਲਹਿਣਾ ਜੀ ਨੇ ਵੇਖਿਆ ਵੀ ਸਾਰੇ ਮਠਿਆਈਆਂ ਖਾਣੋ ਹੁਣ ਹਟ ਕੇ ਰਹਿ ਗਏ ਪਰੇ ਹੋ ਗਏ ਉਤਰਿਓ ਤਰੇ ਸ਼ੋਰ ਕਰ ਟਹਿਣੇ ਸਿਹੜੇ ਦਰਖਤਾਂ ਦੇ ਟਹਿਣਿਆਂ ਨੂੰ ਛੱਡ ਕੇ ਹੇਠਾਂ ਉਤਰੇ ਆਏ ਬਿੰਸਤ ਚਤੁਰ ਹਜ਼ਾਰ ਹੁਤੇ ਨਰ ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ 24,000 ਕਹਿੰਦੇ ਭੂ ਲੋਕ ਆਏ ਹੋਏ ਸਭ ਤ੍ਰਿਪਤ ਆਏ ਰਹੇ ਉਹ ਹਰਖ ਭਰ ਸਾਰੇ ਕਹਿੰਦੇ ਤ੍ਰਿਪਤ ਹੋ ਰਹੇ ਆ ਤੇ ਖੁਸ਼ੀ ਨਾਲ ਭਰ ਰਹੇ ਆ ਹੋਇ ਕੈ ਸੰਗਤ ਕੇਰ ਅਗਾਰੀ ਉਸ ਵੇਲੇ ਸ੍ਰੀ ਲਹਿਣਾ ਜੀ ਸੰਗਤਾਂ ਤੋਂ ਅੱਗੇ ਹੋ ਕੇ ਮੂਹਰੇ ਹੋ ਕੇ ਚੱਲ ਆਇਓ ਧਰਮਸਾਲ ਮਝਾਰੀ ਜੇ ਗੁਰੂ ਨਾਨਕ ਸਾਹਿਬ ਜੀ ਧਰਮਸਾਲਾ ਵਿੱਚ ਬੈਠੇ ਉੱਥੇ ਚੱਲ ਕੇ ਆ ਗਏ ਨੇ ਪਾਇਨ ਪਾਸ ਲਕੁਟਕੀ ਨਿਆਏ ਮਹਾਰਾਜ ਦੇ ਚਰਨਾਂ ਦੇ ਪਾਸ ਲੱਕੜੀ ਦੇ ਵਾਂਗ ਪਰੇ ਉਹ ਦੀਨ ਹੋਇ ਪ੍ਰੇਮ ਹਛਾਈ ਪ੍ਰੇਮ ਦੇ ਵਿੱਚ ਪਰੇ ਹੋਏ ਹੈ ਮੈਂ ਲੱਕੜੀ ਵਾਂਗ ਭਾਵ ਸਿੱਧੇ ਹੋ ਕੇ ਚਰਨੀ ਟੈ ਪੇ ਬਹੁਤ ਦੀਨ ਹੋ ਕੇ ਨਿਮਰਤਾ ਸਹਿਤ ਆਈ ਨਿਮਾਣੇ ਹੋ ਕੇ ਤੇ ਚਿੰਨ ਕੁਛ ਕੁ ਸ਼ਕਤ ਹੋਇ ਆਈ। ਜਦੋਂ ਮਹਾਰਾਜ ਨੂੰ ਸ਼ਰਧਾ ਨਾਲ ਮੱਥਾ ਟੇਕਿਆ ਉਸ ਵੇਲੇ ਸ੍ਰੀ ਲਹਿਣਾ ਜੀ ਅੰਦਰ ਕੋਈ ਸ਼ਕਤੀ ਜੀ ਹੋਇ ਆਈ। ਭਾਨ ਉਗਤ ਜੈਸੇ ਅਰ ਨਾਈ। ਇਸ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਨਾ ਤੇ ਆਕਾਸ਼ ਵਿੱਚ ਲਾਲੀ ਜੀ ਹੁੰਦੀ ਦਿਸਦੀ ਹੈ। ਸੰਗਤ ਪਾਇਨ ਪਰੀ ਪਿਛਾਰੀ। ਉਸ ਤੋਂ ਬਾਅਦ ਜਿੰਨੀ ਸੰਗਤ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਈ। ਸ਼ਰਧਾ ਜਗੀ ਪਰਮ ਸੁਖਕਾਰੀ। ਕਹਿੰਦੇ ਮਾਨ ਸੁਖ ਦੇਣ ਵਾਲੀ ਜਿਹੜੀ ਸ਼ਰਧਾ ਉਹ ਪ੍ਰਗਟ ਹੋਏ ਆਈ ਹੈ। ਬੈਠਹਿ ਬਿਸਮਹਿ ਬਚਨ ਬਖਾਨ ਹੈ। ਜਿੱਥੇ ਗੁਰੂ ਕੇ ਸਿੱਖ ਬੈਠਦੇ ਚਰਜ ਹੋ ਕੇ ਇੱਕ ਦੂਸਰੇ ਨੂੰ ਬਚਨ ਕਹਿੰਦੇ। ਅਤਿਸ਼ਹਿ ਅਚਰਜ ਕੋ ਨਹਿ ਜਾਣੈ ਹੈ। ਇਹ ਸ਼ਰਜ ਗੱਲ ਹੀ ਹੋਈ ਹੈ, ਕੋਈ ਜਾਣਿਆ ਨਹੀਂ ਜਾਂਦਾ ਹੈ। ਪੂਰਬ ਭਈ ਨ ਕਬਹੂ ਐਸੇ। ਦੇਖ ਲਓ ਵੀ ਪਹਿਲਾਂ ਤਾਂ ਕਦੇ ਇਹੋ ਜਿਹੀ ਗੱਲ ਹੋਈ ਨਹੀਂ ਹੈ। ਧਰਤੇ ਅਸਨ ਅਚਾਇਓ ਜੈਸੇ। ਗੁਰੂ ਨਾਨਕ ਨੇ ਵੀ ਕਲਾ ਵਰਤਾ ਕੇ ਕਿੱਕਰਾਂ ਤੇ ਦਰਖਤਾਂ ਤੋਂ ਮਿਠਾਈਆਂ ਛਕਵਾ ਖਵਾ ਦਿੱਤੀਆਂ ਸਾਨੂੰ। ਪੂਰਨ ਕਲਾਵਾਨ ਪਹਿਚਾਨੇ। ਹੋਏ ਗੁਰੂ ਨਾਨਕ ਸਾਹਿਬ ਤਾਂ ਬਹੁਤ ਸ਼ਕਤੀਆਂ ਵਾਲੇ ਹੈ, ਇਉਂ ਪਛਾਣ ਲਿਆ। ਮਾਨਵ ਆਨ ਅਨੇਕ ਮਿਲਾਨੇ। ਇਸ ਕਰਕੇ ਹੋਰ ਜਿਹੜੇ ਲੋਕ ਵੀ ਆ ਕੇ ਇੱਥੇ ਮਿਲ ਗਏ, ਇਕੱਠਿਆਂ ਹੋ ਗਏ। ਜਿਤ ਦਿਸ ਸ੍ਰੀ ਗੁਰ ਜਾਏ ਅਗਾਰੀ। ਜਿਸ ਤਰਫ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਲੱਗ ਕੇ ਮੂਹਰੇ ਲੱਗ ਕੇ ਜਾਂਦੇ। ਤਿਤ ਦਿਸ਼ ਗਾਵੈ ਹਜ਼ਾਰ ਪਿਛਾਰੀ। ਉਸੇ ਤਰਫ ਹੀ ਕਹਿੰਦੇ ਪਿੱਛੇ ਪਿੱਛੇ ਹਜ਼ਾਰਾਂ ਦੀ ਤਰਫ ਨਾਲ ਮਹਾਰਾਜ ਦੇ ਮਗਰ ਜਾਂਦੇ। ਸ੍ਰੀ ਨਾਨਕ ਸ੍ਰੀ ਨਾਨਕ ਨਾਮੂ। ਇਹ ਗੁਰੂ ਨਾਨਕ ਸਾਹਿਬ ਜੀ ਧੰਨ ਹੈ, ਗੁਰੂ ਨਾਨਕ ਸਾਹਿਬ ਜੀ ਧੰਨ ਹੈ। ਉਹ ਲੈ ਕੇ ਜਹ ਤਹ ਹੋਇ ਉਚਾਰ ਸੁਖ ਧਾਮੂ। ਕਿਤੇ ਕਿਤੇ ਵੀ ਕਹਿੰਦੇ ਸੁਖਾਂ ਦਾ ਘਰ ਨਾਮ ਉਚਾਰਨ ਹੋ ਰਿਹਾ ਹੈ। ਗਾਵਹਿ ਸ਼ਬਦ ਪੜੈ ਦਿੜ ਪ੍ਰੇਮਾ। ਕਈ ਜਿਹੜੇ ਗੁਰਸਿੱਖ ਹੈ ਸ਼ਬਦ ਗਾਉਂਦੇ ਹਨ, ਪੱਕੇ ਪ੍ਰੇਮ ਨਾਲ ਪੜਦੇ ਹਨ। ਕਰ ਵਿਚਾਰ ਹੋਏ ਚਿੱਤ ਸੋ ਖੇਮਾ। ਕਈ ਉਹ ਸ਼ਬਦ ਦੀ ਚਿੱਤ ਵਿੱਚ ਵਿਚਾਰ ਕਰਦੇ ਹੈ, ਜਿਸ ਕਰਕੇ ਚਿੱਤ ਵਿੱਚ ਕਹਿੰਦੇ ਆ ਪ੍ਰਾਪਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਪ੍ਰਾਪਤੀ ਦੀ ਖੇਮਾ ਕੀ ਰਕਸ਼ਾ ਵੀ ਹੁੰਦੀ ਹੈ। ਸਤਿਯੁਗ ਵਿਖੇ ਬੇਨ ਭੂਪਾਲਾ। ਇੱਕ ਦੂਸਰੇ ਨੂੰ ਕਹਿੰਦੇ ਵੀ ਸੁਣਿਆ ਹੈ ਸਤਿਯੁਗ ਵਿੱਚ ਇੱਕ ਬੇਨੂ ਨਾਮ ਦਾ ਰਾਜਾ ਹੋਇਆ। ਕਲੀ ਕਾਲ ਵਰਤਾਏ ਵਿਸਾਲਾ। ਉਹ ਜਦੋਂ ਰਾਜ ਭਾਗ ਗੱਦੀ ਤੇ ਬੈਠਾ ਸੀ, ਉਹਨੇ ਸਤਿਯੁਗ ਦੇ ਸਮੇਂ ਵਿੱਚ ਬੜਾ ਭਾਰੀ ਕਲਯੁਗ ਵਰਤਾਤਾ ਸੀ, ਕਲਯੁਗ ਲਿਆਂਦਾ ਸੀ ਸਤਿਯੁਗ ਸਮੇਂ। ਚੋਰ ਦੁਸ਼ਟ ਅਗ ਕਰਤ ਅਨੇਕਾ। ਉਹਦੇ ਰਾਜ ਭਾਗ ਦੇ ਸਮੇਂ ਕਹਿੰਦੇ ਚੋਰ ਦੁਸ਼ਟ ਹੋਰ ਬੜੇ ਲੋਕ ਕਹਿੰਦੇ ਪਾਪ ਕਰਨ ਲੱਗ ਪਏ ਸੀ। ਨਹਿ ਸਤ ਸੰਗਤ ਹੋਇ ਨਾ ਵਿਵੇਕਾ। ਉੱਥੇ ਉਹਦੇ ਰਾਜ ਭਾਗ ਵਿੱਚ ਕਿਤੇ ਸਤਸੰਗਤ ਹੁੰਦੀ ਸੀ, ਨਾ ਕਿਸੇ ਕੋਈ ਗਿਆਨ ਦੀ ਵਿਚਾਰ ਹੁੰਦੀ ਸੀ। ਸੋ ਸਤਯੁਗ ਕਲ ਕਾਲ ਮਝਾਰਾ। ਜਿਹੜਾ ਸਤਯੁਗ ਦਾ ਸਮਾਂ ਸੀ ਨਾ ਕਲਯੁਗ ਦੇ ਸਮੇਂ ਵਿੱਚ। ਪ੍ਰਗਟ ਕੀਨ ਤਪ ਪ੍ਰਭੂ ਉਦਾਰਾ। ਇਹ ਜੋ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਉਹਨਾਂ ਨੇ ਕਹਿੰਦੇ ਉਹ ਜਿਹੜਾ ਸਤਯੁਗ ਦਾ ਸਮਾਂ ਸੀ ਆ ਕਲਯੁਗ ਵਿੱਚ ਲਿਆ ਪ੍ਰਗਟ ਕੀਤਾ ਹੈ। ਇਹ ਜਿਹੜਾ ਬੇਨੂ ਰਾਜਾ ਹੈ, ਇਹਨੇ ਸ਼ੁਕਰਾਚਾਰ ਜਿਹੜਾ ਇਹਨਾਂ ਦਾ ਗੁਰੂ ਸੀ, ਇਹਦੀ ਲੜਕੀ ਦੇਵਜਾਨੀ ਸੀ, ਕਹਿੰਦੇ ਇਸ ਤਰ੍ਹਾਂ ਇਸਨੇ ਉਹਦਾ ਸਤ ਭੰਗ ਕਰ ਦਿੱਤਾ ਸੀ। ਫਿਰ ਸ਼ੁਕਰਾਚਾਰ ਜਿਹੜਾ ਸੀ ਉਹ ਨਾਰਾਜ਼ ਹੋ ਗਿਆ ਸੀ ਅਤੇ ਉਸਨੇ ਸਰਾਪ ਦੇ ਦਿੱਤਾ ਸੀ। ਚੰਗਾ ਬੇਨੂ ਰਾਜੇ 10,000 ਵਰ੍ਹੇ ਤੱਕ ਇੱਥੇ ਬਾਰਿਸ਼ ਨਾ ਪਵੇ ਅਤੇ ਆਕਾਸ਼ ਵਿੱਚੋਂ ਰੇਤਾ ਡਿੱਗਦਾ ਰਹੇ, ਹੋਰ ਜਿਹੜੀਆਂ ਕੰਕਰੀਆਂ ਡਿੱਗਦੀਆਂ ਨੇ ਇੱਥੇ ਕਾਲ ਪੈ ਜਾਏ। ਉਹਦੇ ਉਹ ਸਰਾਪ ਦੇਣ ਕਰਕੇ ਫਿਰ 10,000 ਵਰ੍ਹਾ ਇੱਥੇ ਰੇਤੇ ਹੀ ਵਰਸਦਾ ਰਿਹਾ, ਬਾਰਿਸ਼ ਨਹੀਂ ਪਈ ਅਤੇ ਆਕਾਸ਼ ਵਿੱਚੋਂ ਮਿੱਟੀ ਕੱਟਾ ਦੇ ਕੰਕਣੀਆਂ ਡਿੱਗਦੀਆਂ ਰਹੀਆਂ। ਫਿਰ ਬਹੁਤ ਚੋਰ ਡਾਕੂ ਧਾੜਵੀ ਇੱਥੇ ਇਕੱਠੇ ਹੋ ਕੇ ਲੁੱਟ ਖਸੁੱਟ ਕਰਨ ਲੱਗ ਪਏ ਸੀ। ਲੋਕ ਕਹਿੰਦੇ ਉਹ ਸਤਯੁਗ ਕਾਹਦਾ ਹੈ, ਇਹ ਤਾਂ ਕਲਯੁਗ ਹੀ ਆ ਗਿਆ ਹੁਣੇ ਹੀ। ਕਹਿੰਦੇ ਸੀ ਅਖੀਰ 'ਤੇ ਕਲਯੁਗ ਆਉਣਾ, ਹੁਣੇ ਲਿਆ ਤਾਂ ਬਿਨੂ ਰਾਜੇ ਨੇ। ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਸਤਯੁਗ ਵਿੱਚ ਕਲਯੁਗ ਆਇਆ ਸੀ ਨਾ, ਅਤੇ ਉਹ ਕਲਯੁਗ ਦੂਰ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਤਯੁਗ ਦਾ ਸਮਾਂ ਕਹਿੰਦੇ ਲਿਆ ਦਿੱਤਾ ਇੱਥੇ ਕਲਯੁਗ ਵਿੱਚ। ਇੱਥੇ ਸਾਰੇ ਜਿਹੜੇ ਚੋਰ ਦੁਸ਼ਟ ਹੈ ਸਭ ਖਤਮ ਕਰ ਦਿੱਤੇ, ਸਭ ਨੂੰ ਉਧਾਰ ਸੁਧਾਰ ਦਿੱਤਾ, ਕੋਡੇ ਰਾਕਸ਼ ਵਰਗੇ ਸੱਜਣ ਠੱਗ ਵਰਗੇ ਸਭ ਠੀਕ ਠਾਕ ਕਰਤੇ ਮਹਾਰਾਜ ਨੇ, ਸਤਯੁਗ ਵਿੱਚ ਵਰਤ ਗਿਆ ਇੱਥੇ। ਉਹ ਹਰ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਹੋ ਰਹੀ ਹੈ, ਜਿੱਥੇ ਕਿੱਥੇ ਗਿਆਨ ਵਿਚਾਰ ਹੋਈ ਕੀਰਤਨ ਹੋ ਰਿਹਾ ਹੈ। ਉਹ ਗੁਰੂ ਕੇ ਸਿੱਖ ਸਿਆਣਕ ਆਪੋ ਵਿੱਚ ਇੱਕ ਦੂਸਰੇ ਨੂੰ ਵਿਚਾਰਾਂ ਕਰਦੇ ਹੋਏ ਕਹਿ ਸੁਣ ਰਹੇ ਨੇ। ਸੋ ਜਿਵੇਂ ਅੱਗੇ ਪ੍ਰਸੰਗ ਆਏਗਾ, ਗੁਰਸਿੱਖਾਂ ਨੇ ਮਹਾਰਾਜ ਦੀ ਮਹਿਮਾ ਵਿੱਚ ਕੋਈ ਲਫਜ ਕਹੇ, ਉਹ ਆਪਾਂ ਕੱਲ੍ਹ ਦੇ ਜੀਵਨ ਵਿੱਚ ਸਰਵਣ ਕਰ ਲਵਾਂਗੇ। ਅੱਜ ਸਮਾਂ ਪੂਰਾ ਹੋ ਗਿਆ, ਇੱਥੇ ਸਮਾਪਤੀ ਹੈ ਜੀ। ਚੋਰ ਦੁਸ਼ਟ ਅਗ ਕਰਤ ਅਨੇਕਾ, ਨਹਿ ਸਤ ਸੰਗਤ ਹੋਇ ਨ ਵਿਵੇਕਾ, ਸੋ ਸਤ ਯੁਗ ਕਲ ਕਾਲ ਮਝਾਰਾ, ਪ੍ਰਗਟ ਕੀਨ ਤਬ ਤਬ ਪ੍ਰਭੂ ਉਦਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਪਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਇਹ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੇ ਤੁਮਰਾ।